ਵਾਹਿਗੁਰੂ ਸਾਹਿਬ ਜੀਓ, ਸ੍ਰੀ ਰਾਮ ਕੋਏਰੋ ਵਾਚ ਚੌਪਈ, ਸਰੋਤਨ ਕੀ ਔਰ ਚਾਹੇ ਵਿਚਾਰ ਕੈ, ਬੋਲੇ ਰਾਮ ਕੋਏਰ ਹਿਤ ਧਾਰ ਕੈ, ਕਥਾ ਸੁਦਾ ਸਰ ਕੀ ਭਈ ਜੈਸੇ, ਸੁਨਹੁ ਕਾਨ ਦੈ ਬਰਨਾ ਤੈਸੇ। ਸਰੋਤਨ ਕੀ ਔਰ ਚਾਹ ਵਿਚਾਰ ਕੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਿਹਾ ਹੋਇਆਂ, ਜਗੋ ਜੋ ਅਟਲ ਸ਼ਬਰ ਸ਼ਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਾਰ ਕਰਦਿਆਂ ਹੋਇਆਂ ਸੰਗਤ ਰੂਪ ਜੁੜ ਕੇ ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਜੋ ਲੜੀਵਾਰ ਰੂਪ ਵਿੱਚ ਇਤਿਹਾਸ ਚੱਲ ਰਿਹਾ ਹੈ, ਉਸ ਵਿੱਚੋਂ ਅੱਗੇ ਤੋਂ ਅੱਗੇ ਪ੍ਰਸੰਗ ਸਰਵਣ ਕਰ ਰਹੇ ਹਾਂ। ਸੋ ਜਿਸ ਤਰ੍ਹਾਂ ਆਪਾਂ ਵਿਸਥਾਰ ਨਾਲ ਕੱਲ੍ਹ ਪ੍ਰਸੰਗ ਸਰਵਣ ਕਰ ਹੀ ਚੁੱਕੇ ਹਾਂ, ਚੌਥੇ ਪਾਤਸ਼ਾਹ ਸਤਿਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਸਮੂਹ ਗੁਰਸਿੱਖਾਂ ਦੀ ਤੀਬਰ ਇੱਛਾ ਜਾਣ ਕੇ ਜੋ ਸਭਾ ਉਪਦੇਸ਼ ਦੀ ਬਖਸ਼ਿਸ਼ ਕੀਤੀ, ਉਹ ਪ੍ਰਸੰਗ ਆਪਾਂ ਸੁਣ ਹੀ ਲਿਆ ਸੀ। ਇਹ ਵੀ ਸਾਡਾ ਕੋਈ ਗੁਰੂ ਨਾਨਕ ਸਾਹਿਬ ਜੀ ਦਾ ਆਪਣੇ ਆਪ ਨੂੰ ਗੁਰਸਿੱਖ ਕਹਾਉਂਦਾ ਹੈ, ਉਹ ਵੀ ਸਤਸੰਗਤ ਦੀ ਜ਼ਿਆਦਾ ਸੇਵਾ ਕਰੇ। ਪਿਛਲੇ ਜੁਗਾਂ ਵਿੱਚ ਵੀ ਤਪ ਜਪ ਆਦਿ ਕਰ ਰਹੇ ਸਨ, ਉਹਨਾਂ ਦਾ ਜਿਹੜਾ ਫਲ ਥੋੜ੍ਹਾ ਹੁੰਦਾ ਸੀ ਅਤੇ ਕਸ਼ਟ ਜ਼ਿਆਦਾ ਸਹਾਰਨਾ ਪੈਂਦਾ ਸੀ। ਇੱਧਰ ਇਹ ਥੋੜ੍ਹੀ ਜਿਹੀ ਸੇਵਾ ਕਰ ਲਏ, ਤਪ ਨਾਲ ਜ਼ਿਆਦਾ ਲਾਭ ਹੁੰਦਾ ਹੈ। ਜੇ ਸਤਸੰਗਤ ਵਿੱਚ ਆ ਕੇ ਸੇਵਾ ਕਰਨੀ ਹੈ, ਇਹ ਤਾਂ ਦ੍ਰਿਸ਼ਟਾਂਤ ਗੁਰੂ ਮਹਾਰਾਜ ਨੇ ਦਿੱਤਾ ਵੀ ਜਿਹੜੇ ਪੰਛੀ ਹੈ ਉਹਨਾਂ ਦੀ ਕੋਈ ਸੇਵਾ ਕਰਨ ਲੱਗ ਪਿਆ, ਉਹ ਖੁਸ਼ ਹੋ ਗਏ, ਉਹਦੇ ਸਥਾਨ 'ਤੇ ਆਉਣ ਜਾਣ ਲੱਗ ਪਏ, ਅਤੇ ਫਿਰ ਉਹਨਾਂ ਨੇ ਹੰਸਾਂ ਨੂੰ ਲਿਆਂਦਾ। ਉਹ ਹੁਣ ਦਾਣਾ ਨਹੀਂ ਚੁੱਕਦੇ ਸਨ, ਸਗੋਂ ਜਿਹੜੇ ਮੋਤੀ ਹੀਰੇ ਹੈ ਜਾਂ ਦੁੱਧ ਵਗੈਰਾ ਹੀ ਛਕਦੇ ਸਨ। ਕਿਸੇ ਸਿਆਣੇ ਨੇ ਦੱਸਿਆ ਵੀ ਇਹ ਹੰਸ ਨੇ, ਇਹ ਬਾਕੀ ਪੰਛੀਆਂ ਵਾਂਗੂੰ ਨਹੀਂ ਇਹਨਾਂ ਦਾ ਚੋਗਾ ਚੁੱਕਦੇ, ਇਹਨਾਂ ਨੂੰ ਤ੍ਰਿਪਤ ਕਰਨਾ ਹੈ, ਜਿਹੜੇ ਸੱਚੇ ਮੋਤੀ ਇਹਨਾਂ ਦੇ ਅੱਗੇ ਲਿਆ ਕੇ ਇਹ ਪਾਣੀ ਦੇ ਥਾਂ ਦੁੱਧ ਲਿਆ। ਉਹ ਸਿਆਣੇ ਨੇ ਐਸੇ ਹੀ ਕੀਤਾ, ਸੱਚੇ ਮੋਤੀ 'ਤੇ ਦੁੱਧ ਅੱਗੇ ਰੱਖ ਦਿੱਤਾ, ਉਹ ਛੱਕ ਕੇ ਦੁੱਧ ਪੀ ਕੇ ਤੋਂ ਲਾਲ ਉਗਲਛ ਦਿੱਤੇ, ਅਤੇ ਇਸ ਪੰਛੀਆਂ ਦੀ ਸੇਵਾ ਕਰਨ ਵਾਲੇ ਨੂੰ ਉਹਨਾਂ ਨੇ ਦੇ ਦਿੱਤੇ। ਉਹਨੇ ਵੇਚ ਬੂਝ ਕੇ ਮਾਇਆ ਲਿਆਂਦੀ, ਮਕਾਨ ਪਾ ਲਏ, ਕੋਠੀਆਂ ਬਣਾ ਲਈਆਂ। ਫਿਰ ਅੱਗੇ ਵਾਸਤੇ ਵੀ ਉਹ ਉਸੇ ਤਰ੍ਹਾਂ ਹੀ ਪੰਛੀਆਂ ਦੀ ਫਿਰ ਸੇਵਾ ਕਰਦਾ ਰਿਹਾ। ਫਿਰ ਕਹਿੰਦੇ ਹਜ਼ਾਰਾਂ ਦੀ ਤਾਦਾਦ ਵਿੱਚ ਹੀ ਹੰਸ ਆ ਗਏ ਕਿ ਆਪਣੇ ਪ੍ਰੇਮੀ ਨੂੰ ਦੇਖੀਏ ਵੀ ਕਿਵੇਂ ਸੇਵਾ ਕਰ ਰਹੇ ਸਨ। ਇਸੇ ਨੇ ਫਿਰ ਉਸੇ ਤਰ੍ਹਾਂ ਹੀ ਸੱਚੇ ਮੋਤੀ ਅਤੇ ਦੁੱਧ ਵਗੈਰਾ ਦਾ ਬੰਦੋਬਸਤ ਕੀਤਾ, ਲਿਆ ਰੱਖਿਆ, ਸਭ ਕੁਝ ਖੁੱਲ੍ਹਾ ਡੁੱਲ੍ਹਾ। ਫਿਰ ਤਾਂ ਬੇਅੰਤੀ ਖੁਸ਼ ਹੋ ਗਏ ਰਤਨ ਆਦਿਕ, ਉਹ ਦੇ ਕੇ ਇਹਨੂੰ ਪਾਤਸ਼ਾਹ ਵਰਗਾ ਬਣਾ ਗਏ। ਇੱਕ ਪੰਛੀਆਂ ਦੀ ਸੇਵਾ ਕਰਨ ਨਾਲ ਇੱਕ ਮਨੁੱਖ ਕਿੰਨਾ ਮਹਾਨ ਹੋ ਗਿਆ ਹੈ ਤਾਂ ਸਤਿਗੁਰੂ ਦੇ ਜਿਹੜੇ ਸਿੱਖ ਸੇਵਕ ਹੈ, ਗੁਰੂ ਨਾਨਕ ਸਾਹਿਬ ਜੀ ਦੇ ਮਹਾਨ ਗੁਰਸਿੱਖ ਹੈ, ਉਹਨਾਂ ਦੀ ਆ ਕੇ ਸਤਸੰਗਤ ਵੀ ਜਿਹੜਾ ਸੇਵਾ ਕਰਦਾ ਹੈ ਉਹ ਤਾਂ ਬ੍ਰਹਮ ਗਿਆਨੀ ਬਣ ਜਾਂਦਾ ਹੈ, ਲੋਕ ਪ੍ਰਲੋਕ ਉਹਦਾ ਸੁਧਰ ਜਾਂਦਾ, 84 ਦਾ ਜਗ ਗਵਨ ਮਿਟ ਜਾਂਦਾ ਹੈ, ਕੇਵਲ ਮੁਕਤੀ ਨੂੰ ਪ੍ਰਾਪਤ ਕਰਕੇ ਵਾਹਿਗੁਰੂ ਵਿੱਚ ਜੋਤ ਉਹਦੀ ਅਭੇਦ ਹੋ ਜਾਂਦੀ ਹੈ। ਇਸ ਕਰਕੇ ਗੁਰਸਿੱਖੋ ਤਕੜੇ ਹੋ ਕੇ ਸਤਸੰਗਤ ਵਿੱਚ ਆ ਕੇ ਸੇਵਾ ਕਰਿਆ ਕਰੋ। ਇਹ ਆਪਾਂ ਪ੍ਰਸੰਗ ਕੱਲ੍ਹ ਸੁਣਿਆ ਸੀ, ਇਸਦੇ ਨਾਲ ਹੀ ਥੋੜ੍ਹਾ ਜਿਹਾ ਜਿਵੇਂ ਬੋਲੀ ਸਾਹਿਬ ਰਚਿਆ ਗਿਆ ਅਤੇ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਪ੍ਰਾਰੰਭ ਕੀਤੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਨਾਲ, ਥੋੜ੍ਹਾ ਜਿਹਾ ਇਸ਼ਾਰਾ ਦਿੱਤਾ ਸੀ ਕਵੀ ਨੇ ਤਥਾ ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਸਿੰਘਾਂ ਨੇ ਫਿਰ ਹੱਥ ਜੋੜ ਕੇ ਪੁੱਛ ਲਿਆ ਵੀ ਅੰਮ੍ਰਿਤਸਰ ਸਾਹਿਬ ਦੀ ਕਥਾ ਸੁਣਾਓ, ਕਿਵੇਂ ਸਰੋਵਰ ਬਣਿਆ ਅਤੇ ਇਹਦੇ ਵਿਚਕਾਰ ਸੋਹਣੇ ਹਰਿਮੰਦਰ ਸਾਹਿਬ ਦੀ ਸਿਰਜਣਾ ਹੋਈ, ਇਹਦੀ ਸੁੰਦਰਤਾ ਨੂੰ ਦੇਖ ਕੇ ਐਸਾ ਕਿਹੜਾ ਹੈ ਵੀ ਜਿਹੜਾ ਨਾ ਪ੍ਰਭਾਵਿਤ ਹੋਵੇ, ਐਸਾ ਕਿਹੜਾ ਤਰਕਵਾਦੀ ਹੈ ਵੀ ਜਿਹੜਾ ਹਰਿਮੰਦਰ ਸਾਹਿਬ ਨੂੰ ਦੇਖ ਕੇ ਅਤੇ ਉਹਦੇ ਵਿੱਚ ਕੋਈ ਨੁਕਸ਼ ਕੱਢੇ ਛਾਂਟੇ ਵੀ ਆਹ ਘਾਟ ਹੈ ਜਾਂ ਕੀ ਹੈ, ਜਿਹੜਾ ਦਰਸ਼ਨ ਕਰਕੇ ਮਨ ਅਦਬ ਭੈਰ ਵਿੱਚ ਸਤਿਕਾਰ ਵਿੱਚ ਨਾ ਆ ਜਾਏ। ਇਸ ਕਰਕੇ ਉਹ ਹਰਿਮੰਦਰ ਸਾਹਿਬ ਅਤੇ ਅੰਮ੍ਰਿਤ ਸਰੋਵਰ ਦੀ ਸੋਹਣੀ ਕਥਾ ਸੁਣਾਓ, ਜਿਸ ਤਰ੍ਹਾਂ ਇਹ ਸਰੋਤਿਆਂ ਦੇ ਬਚਨ ਨੂੰ ਮੰਨਦਿਆਂ ਹੋਇਆਂ ਬਾਬਾ ਬੁੱਢਾ ਸਾਹਿਬ ਜੀ ਅੰਸ ਵੰਸ਼ ਵਿੱਚੋਂ ਭਾਈ ਸਾਹਿਬ ਭਾਈ ਰਾਮ ਕੋਇਰ ਜੀ ਨੇ ਸਾਰਿਆਂ ਸਿੰਘਾਂ ਨੂੰ ਅੰਮ੍ਰਿਤਸਰ ਸਾਹਿਬ ਦੀ ਜਿਹੜੀ ਕਥਾ ਹੈ ਉਹ ਸਾਰੀ ਸੁਣਾਈ, ਜਿੱਥੇ ਅੰਮ੍ਰਿਤ ਸਰੋਵਰ ਬਣਿਆ ਹੈ ਇਹ ਜਿਹੜੀ ਜਗ੍ਹਾ ਗੁਰੂ ਘਰ ਵਿੱਚ ਪਹਿਲਾਂ ਕਿਵੇਂ ਆਈ, ਉਹ ਕਿਹਨੇ ਦਿੱਤੀ, ਪਹਿਲਾਂ ਤਾਂ ਉਹ ਪ੍ਰਸੰਗ ਆ ਰਿਹਾ ਹੈ, ਉਹਤੋਂ ਬਾਅਦ ਫਿਰ ਅੰਮ੍ਰਿਤ ਸਰੋਵਰ ਦੀ ਕਥਾ ਆ ਜਾਏਗੀ। ਉਹ ਜਿਵੇਂ ਵੀ ਆਉਂਦੀ ਲੜੀਵਾਰ ਆਪਾਂ ਸੁਣੀਏ ਜੀ। ਸਰੋਤਨ ਕੀ ਔਰ ਚਾਹੇ ਵਿਚਾਰ ਕੈ। ਭਾਈ ਸਾਹਿਬ ਭਾਈ ਰਾਮ ਕੌਰ ਜੀ ਨੇ ਜਿਹੜੇ ਕਥਾ ਸੁਣਨ ਵਾਲੇ ਸਰੋਤੇ ਹੈ ਉਹਨਾਂ ਦੇ ਹਿਰਦੇ ਦੀ ਚਾਹ ਨਾ ਵਿਚਾਰ ਕੇ ਵੀ ਇਹ ਅੰਮ੍ਰਿਤਸਰ ਦੀ ਤੇ ਹਰਿਮੰਦਰ ਦੇ ਬਣ ਦੀ ਕਥਾ ਸੁਣਿਆ ਚਾਹੁੰਦੇ ਹਨ। ਬੋਲੇ ਰਾਮ ਕੋਏ ਰਹਿਤ ਧਾਰਕੈ। ਇਸ ਕਰਕੇ ਬੜਾ ਪ੍ਰੇਮ ਪਿਆਰ ਰੱਖ ਕੇ ਭਾਈ ਸਾਹਿਬ ਭਾਈ ਰਾਮ ਕੌਰ ਜੀ ਆਪਣੇ ਮੁਖਾਰਬਿੰਦ ਤੋਂ ਬੋਲੇ, ਕਥਾ ਸੁਦਾ ਸਰ ਕੀ ਭਾਈ ਜੈਸੇ। ਵੀਰ ਸਿੰਘੋ, ਜਿਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਕਥਾ ਹੋਈ ਹੈ, ਭਾਵੇਂ ਅੰਮ੍ਰਿਤ ਸਰੋਵਰ ਬਣਿਆ ਹੈ। ਸੁਣੋ ਕਾਨ ਦੇ ਬਰਨੋ ਤੈਸੇ। ਸਿੰਘੋ, ਕੰਨ ਦੇ ਕੇ ਧਿਆਨ ਦੇ ਕੇ ਸੁਣੋ, ਮੈਂ ਇਹ ਸਾਰੀ ਕਥਾ ਵਰਣਨ ਕਰਦਾ ਕਥਨ ਕਰਦਾ। ਸ੍ਰੀ ਗੁਰ ਅਮਰਦਾਸ ਜਬ ਭਏ। ਮੁੜ ਤਾਂ ਹੀ ਦੱਸਦੇ ਆ ਵੀ ਹੈ ਸਿੰਘੋ, ਜਿਸ ਨੂੰ ਜਿਹੜੇ ਗੁਰੂ ਅੰਗਦ ਸਾਹਿਬ ਜੀ ਤੋਂ ਬਾਅਦ ਗੁਰਤਾ ਗੱਦੀ ਦੇ ਤਖ਼ਤ ਦੇ ਮਾਲਕ ਸਤਿਗੁਰੂ ਅਮਰਦਾਸ ਸਾਹਿਬ ਜੀ ਹੋਏ। ਸਿੱਖਿਅਨ ਗਨ ਉਧਾਰ ਜਿਨ ਕਏ। ਇਹਨਾਂ ਨੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਕਹਿੰਦੇ ਬੈਠ ਕਰਕੇ ਬੇਨਤੀ ਸਿੱਖਾਂ ਦਾ ਉਧਾਰ ਕੀਤਾ, 22 ਮੰਜੀਆਂ ਬਖਸ਼ੀਆਂ, 72 ਪੀੜੇ ਮਾਈਆਂ ਨੂੰ ਬਖਸ਼ੇ, ਸਿੱਖੀ ਦਾ ਪ੍ਰਚਾਰ ਬੜਾ ਕੀਤਾ, ਉਹਦੇ ਰਾਹੀਂ ਬੇਨਤੀ ਗੁਰਸਿੱਖਾਂ ਦਾ ਉਧਾਰ ਕੀਤਾ। ਰਚਨ ਬਾਪ ਕਾ ਕੀਨ ਸਤਿਆਰੀ। ਉਸ ਗੁਰੂ ਅਮਰਦਾਸ ਸਾਹਿਬ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਹੋਰ ਬੋਲੀ ਸਾਹਿਬ ਦੀ ਰਚਨ ਦੀ ਤਿਆਰੀ ਕਰਦੀ ਵੀ ਸੋਹਣੀ ਬੋਲੀ ਸਾਹਿਬ ਬਣਾਈਏ। ਮਹਿਲ ਚਿਨਾਵਤ ਭੇ ਵੱਡ ਭਾਰੀ। ਇਸ ਤਰ੍ਹਾਂ ਨਿਉ ਰਖਵਾ ਕੇ ਟੱਕ ਲਵਾ ਕੇ ਅਤੇ ਹੇਠਾਂ ਜਿਹੜਾ ਉਹ ਮਹਿਲ ਜਿਹਾ ਹੁੰਦਾ ਹੈ, ਜਿਵੇਂ ਆ ਗੱਡੇ ਦਾ ਪਹੀਆ ਜਿਹਾ ਹੁੰਦਾ ਨਾ ਗੋਲ ਜਿਹਾ, ਇਹੋ ਜਿਹਾ ਉਹ ਬਣਾ ਬਣਾ ਕੇ ਹੇਠਾਂ ਰੱਖਦੇ ਹੁੰਦੇ, ਉਹਨੂੰ ਮਹਿਲ ਕਹਿੰਦੇ ਨੇ। ਇਸੇ ਤਰ੍ਹਾਂ ਜਿਹੜਾ ਕੋਈ ਚਾਰ ਸਵੇਰੇ ਚਿਣਾਈ ਕਰਕੇ ਚੱਕਰਕਾਰ ਗੋਲ ਦੀ, ਉਹਨੂੰ ਵੀ ਉਹ ਮਹਿਲ ਜਿਹਾ ਕਹਿ ਦਿੰਦੇ ਨੇ ਵੀ ਮਹਿਲ ਚਿਣਿਆ ਜਾ ਰਿਹਾ ਹੈ। ਇਸ ਤਰ੍ਹਾਂ ਜਿਹੜਾ ਹੇਠਲਾ ਹੇਠਾਂ ਤੋਂ ਲੈ ਕੇ ਉੱਪਰ ਤੱਕ ਮਹਿਲ ਚਿਣਾਉਣ ਲੱਗ ਪਏ, ਲੱਗੇ ਅਨਕ ਕਾਰੀਗਰ ਕਰਨੇ। ਬੋਲੀ ਸਾਹਿਬ ਦੀ ਜਿਹੜੀ ਕਾਰ ਸੇਵਾ ਹੈ ਤੇ ਹੋਰ ਗੁਰਸਿੱਖ ਹੈ ਤੇ ਮਜ਼ਦੂਰ ਹੈ, ਰਲ ਮਿਲ ਕੇ ਕਾਰ ਕਰਨ ਸੇਵਾ ਕਰਨ ਲੱਗ ਪਏ। ਬਹੁਤ ਮਜ਼ਦੂਰ ਕਹਾਂ ਕੋ ਬਰਨੇ, ਕਿੰਨੇ ਕੁ ਮਜ਼ਦੂਰ ਉੱਥੇ ਲੱਗੇ ਸੇਵਾ ਵਿੱਚ, ਉਹਨਾਂ ਨੂੰ ਕੌਣ ਕੋਈ ਦੱਸੇ। ਦੂਰ ਦੂਰ ਤੇ ਨਰ ਚੱਲ ਆਵੇ, ਬੋਲੀ ਸਾਹਿਬ ਦੀ ਕਾਰ ਸੇਵਾ ਕਰਨ ਲਈ ਦੂਰੋਂ ਦੂਰੋਂ ਜਿਹੜੇ ਪੁਰਸ਼ ਹੈ ਚੱਲ ਚੱਲ ਜਾਂਦੇ। ਸੇਵ ਬਾਪਿਕਾ ਕੀ ਸੋ ਕਮਾਵੇ, ਆਪਣੇ ਆਪ ਨੂੰ ਸਫਲ ਸੁਭਾਗੇ ਬਣਾਉਣ ਲਈ ਬੋਲੀ ਸਾਹਿਬ ਦੀ ਸੇਵਾ ਕਮਾਉਂਦੇ ਆ ਕਰਦੇ ਆ। ਕਿਤੋਂ ਕਾਲ ਬੀਤਿਓ ਕਰਵਾਵਤ, ਬੋਲੀ ਸਾਹਿਬ ਦੀ ਕਾਰ ਸੇਵਾ ਕਰਾਉਂਦਿਆਂ ਹੋਇਆ ਕਾਫੀ ਸਮਾਂ ਲੰਘਿਆ, ਬੈਠੇ ਸਤਿਗੁਰ ਬਿਉਂਤ ਬਨਾਵਤ ਬਿਤਾਵਤ। ਸਤਿਗੁਰੂ ਸਾਹਿਬ ਜੀ ਬੋਲੀ ਸਾਹਿਬ ਦੇ ਕਿਨਾਰੇ ਬੈਠ ਕੇ ਸਾਰੀ ਜਿਹੜੀ ਬਿਉਂਤ ਹੈ ਉਹ ਢੰਗ ਤਰੀਕਾ ਦੱਸਦੇ ਵੀ ਆ, ਬਣਾਓ ਇਹਦੀਆਂ ਪੌੜੀਆਂ ਵਗੈਰਾ ਲੋਕਨ ਕੇ ਉਧਾਰ ਬੇਹੇਤ। ਤਾਂ ਵਿਆਸਾ ਨਦੀ ਨਾਲ ਕੋਲ ਹੀ ਚੱਲਦੀ ਸੀ, ਪਾਣੀ ਦੀ ਤਾਂ ਕੋਈ ਘਾਟ ਹੈ ਨਹੀਂ ਸੀ, ਲੋਕਾਂ ਗੁਰਸਿੱਖਾਂ ਦੇ ਉਧਾਰ ਵਾਸਤੇ। ਬਨ ਬਾਬਤ ਕਹਿ ਕਿਰਪਾ ਨਿਕੇਤ, ਕਿਰਪਾ ਦੇ ਘਰ ਸਤਿਗੁਰੂ ਜੀ ਇਹ ਬੋਲੀ ਸਾਹਿਬ ਬਣਾ ਰਹੇ ਆ ਵੀ ਇੱਥੇ ਜਪ ਜੀ ਦੇ ਪਾਠ ਕਰਕੇ ਇਸ਼ਨਾਨ ਕਰਕੇ 84 ਦਾ ਕਵਨ ਕੱਟਿਆ ਜਾਏਗਾ। ਉਤ ਦਿੱਲੀ ਮਹਿ ਅਕਬਰ ਸ਼ਾਹੂ, ਇਧਰ ਤਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਗੁਰਸਿੱਖਾਂ ਦੇ ਉਧਾਰ ਵਾਸਤੇ 84 ਦਾ ਚੱਕਰ ਕੱਟਣ ਵਾਸਤੇ ਬੋਲੀ ਸਾਹਿਬ ਦੀ ਰਚਨਾ ਸ਼ੁਰੂ ਕਰ ਦਿੱਤੀ ਹੈ। ਉਧਰ ਦਿੱਲੀ ਦੇ ਵਿੱਚ ਅਕਬਰ ਪਾਤਸ਼ਾਹ ਜੈਮਲ ਫਤਾ ਰਹਿ ਸਪਾਹੂ, ਜਿਹਦੇ ਕੋਲ ਜੈਮਲ ਤੇ ਫਤਾ ਦੋਵੇਂ ਭਰਾ ਰਹਿੰਦੇ ਸਨ। ਵੱਡ ਯੋਧਾ ਦੋਨਹ ਰਾਜਪੂਤ, ਦੋਨੇ ਜਿਹੜੇ ਕਹਿੰਦੇ ਬੜੇ ਤਕੜੇ ਯੋਧੇ ਸੀ ਤੇ ਰਾਜਪੂਤਾਂ ਵਿੱਚੋਂ ਇਹ ਹੈ ਸਨ। ਲੱਖ ਤੁਰ ਕੇਸ਼ ਬਲੀ ਕੀ ਸੂਤ, ਇਹ ਜਿਹੜਾ ਅਕਬਰ ਪਾਤਸ਼ਾਹ ਇਸਨੇ ਜੈਮਲ ਤੇ ਫਤੇ ਦੋਵੇਂ ਭਰਾਵਾਂ ਨੂੰ ਬਲੀ ਜਾਣ ਕੇ ਆਪਣਾ ਕਹਿੰਦੇ ਰਸ ਰਸੂ ਕਰ ਗਿਆ, ਇਹਨਾਂ ਨਾਲ ਮੇਲ ਜੋਲ ਕਰ ਲਿਆ। ਗੜ ਚਿਤੋੜ ਕੋ ਰਾਜ ਕਰਨ ਤੇ, ਜਿਹੜਾ ਚਿਤੋੜਗੜ ਦਾ ਕਿਲਾ ਉੱਥੇ ਦੋਵੇਂ ਭਰਾ ਆਪਣਾ ਰਾਜ ਭਾਗ ਕਰ ਰਹੇ ਸਨ। ਆਇਸ ਅਕਬਰ ਕੀ ਬਰਤਨ ਤੇ, ਰਾਜ ਭਾਗ ਕਰਦੇ ਹੋਏ ਦਿੱਲੀ ਦਾ ਜਿਹੜਾ ਪਾਤਸ਼ਾਹ ਅਕਬਰ ਹੈ ਉਹਦੀ ਆਗਿਆ ਦੇ ਵਿੱਚ ਵਰਤਦੇ ਸਨ, ਚੱਲਦੇ ਸਨ। ਕਬ ਹੈ ਰਹਿ ਨਿਜ ਗੜ ਕੇ ਮਾਹੇ, ਕਦੇ ਕਦੇ ਤਾਂ ਇਹ ਜਿਹੜਾ ਜੈਮਲ ਤੇ ਫੱਤਾ ਦਰੋਮਾ ਭਰਾ ਆਪਣਾ ਜਿਹੜਾ ਚਿਤੌੜਗੜ ਦਾ ਕਿਲਾ ਉਹਦੇ ਵਿੱਚ ਹੀ ਰਹਿ ਪੈਂਦੇ। ਕਬ ਦਿੱਲੀ ਮਹਿ ਅਕਬਰ ਪਾਹੇ, ਕਦੇ ਜਦੋਂ ਆਪਣਾ ਜੀ ਕਰਦਾ ਮੌਜ ਹੁੰਦੀ ਹੈ ਦਿੱਲੀ ਵਿੱਚ ਆ ਕੇ ਅਕਬਰ ਪਾਤਸ਼ਾਹ ਕੋਲ ਰਹਿਣ ਲੱਗ ਪੈਂਦੇ। ਇੱਕ ਦਿਨ ਪਿਛਨ ਸੁਣਾਵਨ ਲਾਗਾ, ਇੱਕ ਦਿਨ ਕੋਈ ਇਹ ਜਿਹੜਾ ਚੁਗਲੀ ਕਰਨ ਵਾਲਾ ਚੁਗਲ ਹੈ ਨਾ ਉਹ ਅਕਬਰ ਪਾਤਸ਼ਾਹ ਨੂੰ ਇਹਨਾਂ ਦੇ ਸੰਬੰਧ ਵਿੱਚ ਗੱਲ ਸੁਣਾਉਣ ਲੱਗਿਆ। ਸੁਣੋ ਖੁਦਾਵੰਤ ਤੁਮ ਵੱਡ ਭਾਗਾ, ਹੇ ਖੁਦਾਵੰਦ ਹੇ ਪਾਤਸ਼ਾਹ ਸਲਾਮਤ, ਤੁਸੀਂ ਤਾਂ ਵੱਡੇ ਭਾਗਾਂ ਵਾਲੇ ਹੋ, ਮੇਰੀ ਗੱਲ ਸੁਣੋ ਧਿਆਨ ਨਾਲ। ਤੀਨ ਵਸਤ ਜੈਮਲ ਘਰ ਮਾਹੇ, ਆ ਜਿਹੜਾ ਜੈਮਲ ਤੇ ਫੱਤਾ ਦੋਵੇਂ ਭਰਾ ਹੈ ਨਾ ਤੁਹਾਡੇ ਕੋਲ ਰਹਿੰਦੇ, ਤਿੰਨ ਵਸਤੂਆਂ ਇਹਨਾਂ ਦੇ ਘਰ ਦੇ ਵਿੱਚ ਹੈ ਬੜੀ ਕੀਮਤੀ। ਸੋ ਰਾਵਰ ਕੇ ਉਚਤੀ ਆਹੇ, ਉਹ ਤਿੰਨੇ ਚੀਜ਼ਾਂ ਹੇ ਅਕਬਰ ਪਾਤਸ਼ਾਹ ਤੁਹਾਡੇ ਪ੍ਰਾਪਤ ਕਰਨ ਯੋਗੀ। ਬਲੀ ਤੁਰੰਗਨ ਰੁਚਰ ਮਤੰਗ, ਇੱਕ ਤਾਂ ਇਹਨਾਂ ਦੇ ਘਰ ਦੇ ਵਿੱਚ ਕਹਿੰਦੇ ਚੰਗਾ ਬਲੀ ਘੋੜਾ ਹੈ ਤੇ ਇੱਕ ਸੋਹਣਾ ਹਾਥੀ ਹੈ, ਦੋਨੋਂ ਘਰ ਰੱਖੇ ਬਿਧ ਸੰਗ, ਨੇ ਜਿਹੜੀਆਂ ਵਸਤੂ ਆਪਣੇ ਘਰ ਦੇ ਵਿੱਚ ਹੀ ਰੱਖਦੇ ਬੜੇ ਤਰੀਕੇ ਨਾਲ। ਇਹ ਨਾ ਆਨਤ ਤ੍ਰਾਸ ਵਿਚਾਰ ਕੇ, ਡਰ ਭੈ ਵਿਚਾਰ ਕੇ ਨਾ ਇੱਥੇ ਨਾ ਉਹ ਬਲੀ ਘੋੜਾ ਲਿਆਉਂਦੇ ਨਾ ਸੋਹਣਾ ਹਾਥੀ ਲਿਆਉਂਦੇ ਆ ਵੀ ਕਿਤੇ ਪਾਤਸ਼ਾਹੀ ਨਾ ਲੈ ਲਏ। ਸਾਹ ਲੈ ਗੋ ਚਾਰ ਨਿਹਰ ਕੇ, ਬਲੀ ਘੋੜਾ ਸੋਹਣਾ ਹਾਥੀ ਵੇਖ ਕੇ ਤੇ ਕਿਤੇ ਅਕਬਰ ਪਾਤਸ਼ਾਹ ਨਾ ਲੈ ਲਵੇ। ਇੱਕ ਜੈਮਲ ਤਨ ਜਾ ਤਨ ਸੁੰਦਰ। ਤੀਜੀ ਵਸਤੂ ਇਹਦੇ ਘਰ ਦੇ ਵਿੱਚ ਇਹ ਹੈ ਵੀ ਜਿਹੜਾ ਜੈਮਲ ਇਹਦੇ ਘਰ ਦੇ ਵਿੱਚ ਜਿਹੜੀ ਲੜਕੀ ਆ ਬਹੁਤ ਸੁੰਦਰ ਸੁਨੱਖੀ ਹੈ। ਚਾਤੁਰ ਚਾਤੁਰਤਾ ਚੰਚਲ ਗਨ ਮੰਦਰ। ਜਿਹੜੀ ਚਾਤੁਰਤਾਈ ਸਿਆਣਪਤਾਈ ਹੈ ਚੰਚਲਤਾਈ ਉਹਦਾ ਤਾਂ ਸਮੂਹ ਮੰਦਰ ਹੀ ਹੈ ਘਰ ਹੀ ਹੈ। ਕਮਲ ਪੱਤਰ ਵਿਸਤਾਰ ਬਿਲੋਚਨ। ਜਿਹੜੀ ਇਹ ਜੈਮਲ ਦੀ ਧੀ ਹੈ ਉਹਦੇ ਕਮਲ ਵਰਗੇ ਜਿਵੇਂ ਪੱਤਰੇ ਚੌੜੇ ਹੁੰਦੇ ਇਸ ਤਰ੍ਹਾਂ ਦੇ ਨੇਤਰ ਹਨ। ਵਿਖਤ ਕਟਾ ਕਟਾ ਛਨ ਧੀਰਜ ਮੋਚਨ। ਕਿਤੇ ਉਹ ਕਟਾਕਸ਼ ਦੇ ਨਾਲ ਤੱਕਦੀ ਹੈ ਧੀਰਜ ਨਸ ਖਤਮ ਹੋ ਜਾਂਦਾ ਹੈ। ਬੇਨੀ ਨਾਗਨ ਕੀ ਸਟਕਾਰੀ। ਇਹ ਪਾਤਸ਼ਾਹ ਚੁਗਲ ਨੇ ਚੁਗਲੀ ਜੀ ਕੀਤੀ ਹੈ। ਕਹਿੰਦੇ ਉਹ ਜਿਹੜੀ ਲੜਕੀ ਉਹਦੀ ਜਿਹੜੀ ਗੁਤਨੀ ਕਿਹੋ ਜੀ ਮੈਂ ਕਹਾਂ। ਕਹਿੰਦੇ ਜਿਵੇਂ ਉਹ ਨਾਗਨ ਹੁੰਦਾ ਨਾ ਸਪਨੀ ਜੀ ਹੁੰਦੀ ਹੈ ਇਸ ਤਰ੍ਹਾਂ ਦੀ ਗੁਤਨੀ ਜੀ ਪਿੱਛੇ ਨੂੰ ਲਮਕਦੀ ਹੈ। ਮਧਯ ਦੇਸ਼ ਸੁਖਮ ਕੁਛ ਭਾਰੀ। ਆ ਜਿਹੜਾ ਇਸ ਤਰ੍ਹਾਂ ਕਹਿੰਦੇ ਮਧ ਦੇਸ਼ ਕਟ ਅਸਥਾਨ ਬੜਾ ਸੂਖਮ ਹੈ ਪਤਲਾ ਹੈ ਤੇ ਜਿਹੜੇ ਅਸਤਨ ਜੇ ਉਹਦੇ ਬੜੇ ਭਾਰੀ ਹਨ। ਗੌਰ ਰੰਗ ਚੰਪਕ ਜਨ ਪਾਤ। ਉਸ ਲੜਕੀ ਦਾ ਗੌਰ ਰੰਗ ਹੈ ਜਾਣੀ ਜਿਵੇਂ ਚੰਬੇ ਦੇ ਪੁੱਤਾਂ ਫੁੱਲਾਂ ਦੀ ਪੰਗਤੀ ਹੁੰਦੀ ਹੈ। ਕਿਦੋ ਦਿਪਤ ਕੰਚਨ ਅਵਦਾਤ। ਪਾਤਸ਼ਾਹੋਂ ਸੁਣ ਲਓ ਵੀ ਜਿਵੇਂ ਸੋਨਾ ਕਹਿੰਦੇ ਪ੍ਰਕਾਸ਼ ਦਾ ਹੋਵੇ ਚਮਕਦਾ ਹੋਵੇ ਪ੍ਰਗਟ ਹੀ। ਔਰ ਗੁਜਾਰਤ ਜੇ ਪਰਵਾਰਤ। ਉਹਦੀ ਇਸਤਰੀ ਕਰਨ ਲੱਗਿਆ ਚੁਗਲ ਕਹਿੰਦੇ ਜਿਹਦੇ ਉੱਪਰ ਤੇ ਭੌਰ ਵੀ ਗੁਜ਼ਾਰ ਕਰਦੇ ਚੱਕਰ ਕੱਟਦੇ। ਸਖੀ ਪਾਸ ਤੇ ਰਹਿਤ ਬਿਡਾਰਤ। ਲੜਕੀ ਦੇ ਕੋਲ ਜਿਹੜੀਆਂ ਸਖੀਆਂ ਰਹਿ ਕੇ ਤੇ ਉਹ ਭੋਰਿਆਂ ਨੂੰ ਕਹਿੰਦੇ ਉਡਾਉਂਦੀਆਂ ਰਹਿੰਦੀਆਂ ਪਾਸੇ ਕਰਦੀਆਂ ਰਹਿੰਦੀਆਂ। ਚੌਦਹ ਬਰਖਨ ਕੀ ਬਰ ਬਾਲਾ। ਜਿਹੜਾ ਜੈਮਲ ਹੈ ਨਾ ਉਹਦੇ ਘਰ ਦੇ ਵੀ ਜਿਹੜੀ ਲੜਕੀ ਉਹਦੀ ਜਿਹੜੀ ਉਮਰ ਇਸ ਸਮੇਂ 14 ਸਾਲ ਦੀ ਹੈ। ਮਨਹ ਧੂਮ ਲਾਟ ਹੈ ਜਵਾਲਾ। ਪਾਤਸ਼ਾਹ ਉਹਦੀ ਸੁੰਦਰਤਾ ਕੀ ਦੱਸਾਂ। ਚੁਗਲ ਕਹਿ ਰਿਹਾ ਕਹਿੰਦੇ ਜਿਵੇਂ ਧੂਏ ਤਰ੍ਹਾਂ ਅੱਗ ਦੀ ਲਾਟ ਹੋਵੇ ਨਾ ਇਹੋ ਜੀ ਹੈ। ਜਿਸ ਕੀ ਜਾਤ ਪਦਮਨੀ ਕਹੈ। ਲੜਕੀ ਦੀ ਜਿਹੜੀ ਜਾਤੀ ਹੈ ਜਿਵੇਂ ਉਹ ਇਸਤਰੀਆਂ ਦੀਆਂ 4 ਜਾਤਾਂ ਉਹਨਾਂ ਦੇ ਵਿੱਚੋਂ ਪਦਮਨੀ ਹੈ ਹਸਨੀ ਤੇ ਅਸਵਨੀ ਹੈ ਨਹੀਂ ਇੱਕ ਅਸਵਨ ਪਦਮਨੀ ਨਾਮ ਦੀ ਜਾਤ ਵਿੱਚੋਂ ਹੈ। ਭੂਖਨ ਭਾਰ ਦੇਹ ਨਹ ਸਹੈ। ਇਹਨੇ ਕਹਿੰਦੇ ਉਹ ਸਰੀਰ ਕਰਕੇ ਉਹ ਹਲਕੀ ਹੈ ਉੱਚੀ ਹੈ। ਕਹਿੰਦੇ ਜਿਹੜੇ ਗਹਿਣੇ ਉਹਨਾਂ ਦਾ ਪਹਾੜ ਵੀ ਕੇਸਾਂ ਦਾ ਬੋਝ ਵੀ ਉਹ ਸਹਾਰ ਨਹੀਂ ਸਕਦੀ। ਸਖੀਆਂ ਬਾਹ ਗਹੇ ਜਬ ਚਾਲਤ। ਕਿਤੇ ਪਾਸੇ ਚੱਲਣਾ ਹੁੰਦਾ ਹੈ ਰਸਤਾ ਤੈਅ ਕਰਨਾ ਸਖੀਆਂ ਦਾ ਭਾਰ ਸਖੀਆਂ ਤੇ ਭਾਰ ਦੇ ਕੇ ਅੱਗੇ ਚਲਦੀ ਹੈ ਟੁਰਦੀ ਹੈ। ਕੰਚਨ ਕੁਛ ਨ ਕੇ ਭਾਰ ਬਿਲਾਹਤ। ਕਰੀ ਜਾਂਦਾ ਮਾੜਾ ਮੋਟਾ ਦੇਖ ਲਿਆ ਕਰ। ਕਚਨ ਕੇ ਭਾਰ ਬਿਹਾਲਤ। ਕਚਨ ਕੁਚਨ ਕੇ ਭਾਰ ਬਿਹਾਲਤ ਕੋਈ ਔਖਾ ਤਾਂ ਹੈ ਨਹੀਂ ਹੈ ਸੌਖੀਆਂ ਪੰਕਤੀਆਂ। ਕਚਨ ਜਿਹੜੇ ਕੇਸ ਹਨ ਕੁਚਨ ਜਿਹੜੇ ਅਸਨ ਉਹਨਾਂ ਦੇ ਭਾਰ ਕਰਕੇ ਬੋਝ ਕਰਕੇ ਵੀ ਉਹ ਬਿਹਾਲ ਹੋ ਜਾਂਦੀ ਵਿਆਕਲ ਹੋ ਜਾਂਦੀ। ਵਿੱਚ ਪਜਾਮੇ ਊਰ ਜੋ ਮੇਲੇ। ਇਸ ਤਰ੍ਹਾਂ ਜਿਹੜੇ ਉਹਦੇ ਉਰੂ ਹਨ ਇਸ ਤਰ੍ਹਾਂ ਜਿਹੜਾ ਲੱਤਾਂ ਤੋਂ ਉੱਪਰਲਾ ਅਸਥਾਨ ਹੈ ਉਹ ਜਿਹੜੇ ਕੋਈ ਉਹਦੇ ਰੂਪ ਪਜਾਮੇ ਵਿੱਚ ਜਿਹੜਾ ਕੋਈ ਉਹ ਨਗੇ ਨੂੰ ਢੰਨ ਵਾਲਾ ਵਸਤਰ ਜਿਹਾ ਪਹਿਨਿਆ ਹੋਇਆ। ਗੋਲ ਛਸੀ ਲੱਖ ਜਨ ਯੁਗ ਕੇਲੇ। ਆ ਜਿਵੇਂ ਛਿੱਲੇ ਹੋਏ ਗੋਲ ਗੋਲ ਦੋ ਕੇਲੇ ਹੁਣ ਇਸ ਤਰ੍ਹਾਂ ਦੇ ਉਹਦੇ ਇਹ ਜੰਗਾ ਲਤਾਦਕ ਤੋਂ ਉਪਰਲਾ ਅਸਥਾਨ ਹੈ। ਚਾਰ ਚਖਤ ਮ੍ਰਿਗ ਸਿਸ ਦ੍ਰਿਗ ਸੋਹਤ। ਆ ਜਦੋਂ ਕਹਿੰਦੇ ਸੁੰਦਰ ਢੰਗ ਨਾਲ ਉਹ ਚਖਤ ਕੀ ਚੱਕਦੀ ਤੱਕਦੀ ਹੈ ਜਾਂ ਹੈਰਾਨ ਕਰਨ ਵਾਲੀ ਚਖਤ ਹੈਰਾਨ ਕਰਨ ਵਾਲੀ ਉਹਦੀ ਸੁੰਦਰ ਤੱਕਣੀ ਹੈ ਜਿਵੇਂ ਕੋਈ ਮ੍ਰਿਗ ਦਾ ਬੱਚਾ ਕਹਿੰਦੇ ਨਿਰਕਾ ਉਹ ਹੈਰਾਨ ਜਿਹਾ ਹੋਇਆ ਕਹਿੰਦੇ ਦੇਖਦਾ ਸੋਹਦਾ ਹੁੰਦਾ ਹੈ ਇਸ਼ਨਾਨ ਨੇਤਰ ਜੇ ਐਸੇ ਹਨ, ਪਟਤ ਮੀਨ ਕੀ ਜਨ ਜਬ ਜੋਹਤ, ਨੇਤਰਾਂ ਨੂੰ ਪਟਦੀ ਹੈ ਜਾਣੀ ਜਿਵੇਂ ਕੋਈ ਮੱਛੀ ਹੁੰਦੀ ਨਾ, ਇਸ ਤਰ੍ਹਾਂ ਕਹਿੰਦੇ ਉਹਦੀ ਤੱਕਣੀ ਹੈ। ਜਾਵਦ ਛੋਤ ਅਪਰ ਨਹਿ ਲੋਗ, ਹੇ ਪਾਤਸ਼ਾਹ ਜਿੰਨਾ ਚਿਰ ਕੋਈ ਉਹਦੇ ਨਾਲ ਸ਼ਾਦੀ ਕਰਕੇ ਹੋਰ ਕੋਈ ਪੁਰਸ਼ ਸੰਬੰਧ ਨਹੀਂ ਨਾ ਕਰਦਾ, ਤਾਵਦ ਸ਼ਾਹ ਆਪ ਕੇ ਜੋਗ, ਪਹਿਲਾਂ ਪਹਿਲਾਂ ਹੇ ਪਾਤਸ਼ਾਹ ਆਪ ਜੀ ਦੇ ਉਹ ਵਿਆਹਣ ਯੋਗ ਹੈ, ਕਰ ਲਿਆਉਣ ਯੋਗ ਹੈ। ਜੈਮਲ ਕੇ ਜਾਂਚੋ ਜੈਮਲ ਸੇ ਜਾਂਚੋਗੇ ਜਬ ਹੋ, ਅਕਬਰ ਪਾਤਸ਼ਾਹ ਜਿਹੜਾ ਜੈਮਲ ਹੈ ਜਦੋਂ ਉਹਦੇ ਕੋਲੋਂ ਤੁਸੀਂ ਇਹ ਰਸਤਾ ਮੰਗੋਗੇ, ਅਰਪਹ ਸੁਤਾ ਤੁਮਹੈ ਕੋ ਤਬ ਹੋ, ਕਹਿਣ ਸਾਰੀ ਆਪਣੀ ਜਿਹੜੀ ਲੜਕੀ ਹੈ ਤੁਹਾਨੂੰ ਭੇਟਾ ਕਰ ਦੇਵੇਗਾ, ਤੁਹਾਨੂੰ ਦੇ ਨਾਲ ਨਿਕਾਹ ਕਰ ਦੇਵੇਗਾ। ਨਹਿ ਜਗ ਮਹਿ ਕੋ ਤੁਮਕੋ ਆਛੋ, ਕਿਉਂਕਿ ਸੰਸਾਰ ਦੇ ਵਿੱਚ ਅੱਜ ਦੇ ਸਮੇਂ ਤੁਹਾਡੇ ਤੋਂ ਕੋਈ ਹੋਰ ਚੰਗਾ ਨਹੀਂ। ਭਾਗ ਵੱਡੇ ਰਾਵਰ ਜੇ ਬਾਂਛੋ, ਉਹ ਲੜਕੀ ਦਾ ਤੁਸੀਂ ਰਿਸ਼ਤਾ ਮੰਗ ਲਓ ਤੇ ਉਹਦਾ ਲੜਕੀ ਦੇ ਵੀ ਤੇ ਜੈਮਲ ਦੇ ਵੀ ਵੱਡੇ ਹੀ ਭਾਗ ਹੋਣਗੇ। ਉਚਿਤ ਆਪ ਕੇ ਮੈਂ ਮਨ ਜਾਣੀ, ਇਹ ਪਾਤਸ਼ਾਹ ਮੈਂ ਸੱਚ ਕਹਿਣਾ ਵੀ ਉਹ ਜਿਹੜੀ ਲੜਕੀ ਉਹ ਤਾਂ ਤੁਹਾਡੇ ਵਿਆਹਣ ਯੋਗ ਹੀ ਮੈਂ ਜਾਣੀ ਹੈ ਹਿਰਦੇ ਵਿੱਚ, ਜਾਂ ਤੇ ਸਭ ਹੀ ਬਾਤ ਬਖਾਨੀ, ਇਸ ਕਰਕੇ ਪਾਤਸ਼ਾਹ ਤੁਹਾਨੂੰ ਅੱਜ ਮੈਂ ਇਹ ਗੱਲ ਕਹਿ ਦਿੱਤੀ ਹੈ। ਇਮ ਗੁਣ ਸੁਣ ਭਰਮਿਓ ਮਨ ਸ਼ਾਹੂ, ਇਸ ਤਰ੍ਹਾਂ ਜਿਹੜੀ ਜੈਵਲ ਦੀ ਲੜਕੀ ਹੈ ਧੀ ਹੈ ਉਹਦੇ ਕੋਈ ਚੰਗੇ ਗੁਣ ਸੁਣ ਕੇ ਪਾਤਸ਼ਾਹ ਕਹਿੰਦੇ ਮਨ ਵਿੱਚ ਭਰਮ ਗਿਆ। ਅਕਬਰ ਸ਼ਾਹ ਤੁਰਕ ਨਰ ਨਾਹੂ, ਅਕਬਰ ਪਾਤਸ਼ਾਹ ਮੁਸਲਮਾਨਾਂ ਦਾ ਮਾਲਕ ਹੈ। ਪਠਿਓ ਵਕੀਲ ਤਬ ਹੈ ਤਿਸ ਡੇਰੇ, ਜਿੱਥੇ ਦਿੱਲੀ ਵਿੱਚ ਇਹਨਾਂ ਦਾ ਟਿਕਾਣਾ ਸੀ ਉੱਥੇ ਕਹਿੰਦੇ ਆਪਣੇ ਵੱਲੋਂ ਇੱਕ ਵਕੀਲ ਨੂੰ ਇਹ ਪਾਤਸ਼ਾਹ ਨੇ ਭੇਜ ਦਿੱਤਾ। ਕਹਿ ਕਰ ਲਾਲਚ ਦੇਣ ਵਡੇਰੇ, ਵੀ ਜੇ ਲੜਕੀ ਦਾ ਰਿਸ਼ਤਾ ਮੈਨੂੰ ਕਰ ਦੇਣਗੇ ਤੇ ਬੜਾ ਭਾਰੀ ਮੈਂ ਇਸ ਤਰ੍ਹਾਂ ਧਨ ਪਦਾਰਥ ਦੇਵਾਂਗਾ, ਬਹੁਤਾ ਲਾਲਚ ਦੇਣ ਦਾ ਕਹਿ ਕੇ। ਜੈਮਲ ਨਿਕਟ ਜਾਏ ਤਬ ਕਹਿਓ, ਜਿਹੜਾ ਵਕੀਲ ਸੀ ਉਸਨੇ ਜਾ ਕੇ ਜੈਮਲ ਦੇ ਕੋਲਿਓਂ ਕਿਹਾ ਹੈ, ਪਰ ਦਿੱਲੀ ਦਾ ਪਾਤਸ਼ਾਹ ਅਕਬਰ ਇਸ ਸਮੇਂ ਬੜਾ ਪ੍ਰਸੰਨ ਹੋ ਰਿਹਾ, ਬਹੁ ਹਿਤ ਕਰਕੇ ਮੋਹਿ ਪਠਾਵਾ, ਇਸੇ ਕਰਕੇ ਆਪ ਪਾਤਸ਼ਾਹ ਨੇ ਤੇਰੇ ਨਾਲ ਬਹੁਤਾ ਹਿਤ ਕਰਕੇ ਪ੍ਰੇਮ ਪਿਆਰ ਕਰਕੇ ਮੈਨੂੰ ਅੱਜ ਭੇਜਿਆ ਹੈ। ਬਾਰ ਬਾਰ ਤੁਬ ਸੁਤ ਤੋ ਸੁਣਾਵਾ, ਸਭਾ ਲੱਗੀ ਹੋਈ ਸੀ ਮੁੜ ਮੁੜ ਕੇ ਤੇਰੀ ਸਿਫਤ ਸਲਾਘਾ ਦੇ ਪੁਲ ਬਣਦਾ ਰਹੇ, ਜੈਮਲ ਵਰਗਾ ਕੋਈ ਸੂਰਬੀਰ ਨਹੀਂ ਹੋਣਾ। ਵੱਡੇ ਬਹਾਦਰ ਦੋਨੋਂ ਭਰਾਤਾ, ਬਈ ਪਾਤਸ਼ਾਹ ਕਹਿੰਦਾ ਵੀ ਜਿਹੜਾ ਜੈਮਲ ਹੈ ਉਸਦਾ ਪੁੱਤਾ ਦੋਵਾਂ ਭਰਾ ਬੜੇ ਤਕੜੇ ਸੂਰ ਬੀਹੀਦ ਬਹਾਦਰ ਹੈ। ਤਿੰਨ ਸਮਾਨ ਮੈਂ ਅਪਰ ਨਾ ਜਾਤਾ, ਦੋਵਾਂ ਭਰਾਵਾਂ ਦੇ ਸਮਾਨ ਬਰਾਬਰ ਹੋਰ ਮੈਂ ਕੋਈ ਸੂਰਬੀਰ ਬਹਾਦਰ ਨਹੀਂ ਜਾਣਿਆ। ਮੁਝ ਸੋ ਕਰ ਹੈ ਸੰਬੰਧ ਬਣਾਏ, ਇਹ ਅਕਬਰ ਪਾਤਸ਼ਾਹ ਨੇ ਕਿਹਾ ਵੀ ਜਿਹੜਾ ਜੈਮਲ ਹੈ ਨਾ ਆਪਣੀ ਲੜਕੀ ਦਾ ਮੇਰੇ ਨਾਲ ਸੰਬੰਧ ਕਰ ਲਏ ਔਰ ਰਿਸ਼ਤਾ ਮੈਨੂੰ ਦੇ ਦੇ। ਕਹਿਓ ਮੋਹ ਮਨ ਹੈ ਹਰ ਖਾਏ, ਇਸ ਤਰ੍ਹਾਂ ਵੀ ਪਾਤਸ਼ਾਹ ਨੇ ਖੁਸ਼ ਹੋ ਕੇ ਮੈਨੂੰ ਅੱਜ ਕਿਹਾ ਵੀ ਉਹ ਇਉਂ ਸੰਬੰਧ ਕਰ ਦੇਣ। ਤਿੰਨ ਕੋ ਮਨ ਸਭ ਕਵਰ ਵਡੇਰੇ, ਇਹ ਵੀ ਅਕਬਰ ਪਾਤਸ਼ਾਹ ਨੇ ਕਿਹਾ ਵੀ ਜਦੋਂ ਆਪਣੀ ਲੜਕੀ ਦਾ ਰਿਸ਼ਤਾ ਮੇਰੇ ਨਾਲ ਕਰ ਦੇਣਗੇ ਮੈਂ ਬੜਾ ਭਾਰੀ ਉੱਚਾ ਉਦਾਨਾ ਉਹਨਾਂ ਦਾ ਕਰ ਦਿਆਂਗਾ। ਹੁਕਮ ਹੋਏ ਤਿੰਨ ਦੇਸ਼ਨ ਮੇਰੇ, ਹਾਂ ਜਿੱਥੋਂ ਤਿਕਰ ਮੇਰਾ ਦੇਸ਼ ਇਲਾਕਾ ਹੈ ਉਹਦੇ ਉੱਪਰ ਕਹਿੰਦੇ ਮੇਰੇ ਵਾਂਗ ਉਹਦਾ ਹੁਕਮ ਹੋਵੇਗਾ। ਆਪਣੀ ਸੁਤਾ ਦੇਹ ਮੁਝ ਵਿਆਹੇ, ਇਸ ਤਰ੍ਹਾਂ ਵੀ ਅੱਜ ਪਾਤਸ਼ਾਹ ਨੇ ਕਿਹਾ ਵੀ ਜੈਮਲ ਜਿਹੜੀ ਆਪਣੀ ਲੜਕੀ ਆ ਉਹ ਮੈਨੂੰ ਵਿਆਹ ਦੇਵੇ। ਹੈ ਹਾਥੀ ਦਾਇਜ ਦੈ ਤਾਹੇ, ਆ ਪਾਤਸ਼ਾਹ ਨੇ ਸੁਣਿਆ ਵੀ ਤੇਰੇ ਘਰ ਦੇ ਵਿੱਚ ਇੱਕ ਸੋਹਣਾ ਹਾਥੀ ਹੈ ਬਲੀ ਘੋੜਾ ਉਹ ਵੀ ਦਾਜ ਦੇ ਵਿੱਚ ਦੇ ਦੇਵੇ। ਇਸ ਤੇ ਪਰੈ ਖੁਸ਼ੀ ਨਹਿ ਮੋਹੇ, ਜਦੋਂ ਤਿੰਨ ਚੀਜ਼ਾਂ ਪੱਤਾ ਦੇ ਦੇਵੇਗਾ ਇਸ ਤੋਂ ਉੱਪਰ ਮੇਰੀ ਉਹਦੇ ਉੱਪਰ ਹੋਰ ਕੋਈ ਖੁਸ਼ੀ ਨਹੀਂ ਹੋਵੇਗੀ। ਜੈਮਲ ਕੋ ਅਤਿਸ਼ਹਿਤ ਹੋਏ। ਇਹ ਦੇਣ ਵਿੱਚ ਜਿਹੜਾ ਜੈਮ ਹੈ ਲੱਗਦਾ ਵੀ ਬੜਾ ਭਾਰੀ ਹਿੱਤ ਹੋਵੇਗਾ, ਉਹਦਾ ਬੜਾ ਤਕੜਾ ਚੰਗਾ ਭਲਾ ਹੋਵੇਗਾ। ਸੁਣ ਰਾਜਪੂਤ ਮਹਾ ਦੁੱਖ ਮਾਨਾ। ਹਾਏ ਰਾਜਪੂਤ ਸੀ ਜੈਮਲ, ਤੇਨੇ ਸੁਣ ਕੇ ਵਕੀਲ ਤੋਂ ਮਹਾਨ ਦੁੱਖ ਮੰਨਿਆ ਹੈ। ਹਨਿਓ ਕਾਨ ਜਨ ਤਾਨ ਸੁਬਾਨਾ। ਵਕੀਲ ਨੇ ਗੱਲ ਕਾਹਦੀ ਕਹੀ ਹੈ, ਜਾਣੇ ਕਹਿੰਦੇ ਐ ਖਿੱਚ ਕੇ ਕੰਨ ਵਿੱਚ ਹੀ ਤੀਰ ਮਾਰਿਆ ਏ ਬਚਨ ਰੂਪ। ਕਿਤਕ ਕਾਲ ਕਰ ਮੌਨ ਅਡੋਲਾ। ਜਿਹੜਾ ਜਮਾ ਜੈਮਲ ਹੈ ਕੁਝ ਸਮਾਂ ਤਾਂ ਕਹਿੰਦੇ ਚੁੱਪ ਹੋ ਕੇ ਤੇ ਅਡੋਲ ਬੈਠਾ ਰਿਹਾ। ਹੁਣ ਜੈਮਲ ਮੁਖ ਤੇ ਬਚ ਬੋਲਾ। ਮੇਰੀ ਸੋਚ ਵਿਚਾਰ ਕਰਕੇ ਜਿਹੜਾ ਜੈਮਲ ਹੈ ਵਕੀਲ ਨੂੰ ਮੁਖੋਂ ਬਚਨ ਬੋਲਿਆ। ਤੁਰਕ ਸ਼ਾਹ ਹਮ ਹਿੰਦੂ ਧਰਮ। ਵਕੀਲ ਤੋਂ ਜਾਣਦਾ ਹੀ ਹੈ ਜਿਹੜਾ ਪਾਤਸ਼ਾਹ ਉਹ ਤਾਂ ਮੁਸਲਮਾਨ ਹੈ, ਅਸੀਂ ਕਹਿੰਦੇ ਹਿੰਦੂ ਧਰਮ ਵਾਲੇ ਹਾਂ। ਨਹੀਂ ਸਮਾਨ ਦੋਹਨ ਕੇ ਕਰਮ। ਦੋਹਾਂ ਦੇ ਜਿਹੜੇ ਕੰਮ ਹੈ ਉਹ ਇੱਕੋ ਜਿਹੇ ਨਹੀਂ ਹੈ। ਸਾਡੇ ਹਿੰਦੂਆਂ ਨਾਲੇ ਮੁਸਲਮਾਨਾਂ ਦੇ ਜਿੰਨੇ ਕੰਮ ਹੈ ਸਾਰੇ ਉਲਟ ਹੈ। ਉਹ ਕਲਮੇ ਕੁਲਮੇ ਪੜ੍ਹਦੇ, ਅਸੀਂ ਗਾਇਤਰੀ ਪੜ੍ਹਦੇ ਹਾਂ। ਅਸੀਂ ਵੱਖਰੇ ਵੱਖਰੇ ਬੈਠ ਕੇ ਰੋਟੀ ਖਾਂਦੇ ਹਾਂ, ਚੌਂਕੇ ਵਿੱਚ ਖਾਂਦੇ, ਇਕੱਠੇ ਛਾਬੇ ਵਿੱਚ ਰੱਖ ਕੇ ਇਕੱਠੇ ਹੀ ਚੁੱਕਦੇ ਹੈ। ਇਸ ਕਰਕੇ ਅਸੀਂ ਚੜ੍ਹਦੀ ਤਰਫ ਉੱਠ ਕੇ ਮੱਥਾ ਟੇਕਦੇ, ਉਹ ਸ਼ਿਵ ਜੀ ਤਰਫ ਨੂੰ ਸਲਾਮ ਕਰਦੇ। ਹਾਂ ਅਸੀਂ ਵੇਦ ਪੁਰਾਣ ਨੂੰ ਪੜ੍ਹਦੇ, ਉਹ ਤਾਂ ਕਾਫਰਾਂ ਦਾ ਕੰਮ ਹੈ ਉਹ ਪੜ੍ਹਨ। ਅਸੀਂ ਮੁਸਲਮਾਨ, ਅਸੀਂ ਤਾਂ ਕੁਰਾਨ ਪੜ੍ਹਾਂਗੇ, ਅੰਜੀਲ ਪੜ੍ਹਾਂਗੇ, ਤਰਵੇਦ ਪੜ੍ਹਾਂਗੇ ਜਾਂ ਜੰਗੂਰ, ਇਹ ਪੁਸਤਕਾਂ ਅਸੀਂ ਪੜ੍ਹਾਂਗੇ। ਅਸੀਂ ਸਾਡਾ ਤੇ ਉਹਦੇ ਦੇ ਜਿਹੜੇ ਕੰਮ ਹੈ ਕਹਿੰਦੇ ਸਮਾਨ ਨੀ ਬਰਾਬਰ ਨੀ ਵੱਖਰੇ ਵੱਖਰੇ ਹੈ। ਅੰਤਰ ਰਾਤ ਦਿਵਸ ਕੋ ਅਹੈ। ਸਾਡੇ ਕਰਮਾਂ ਕੰਮਾਂ ਵਿੱਚ ਤੇ ਪਾਤਸ਼ਾਹ ਮੁਸਲਮਾਨਾਂ ਦੇ ਕੰਮਾਂ ਵਿੱਚ ਦਿਨ ਤੇ ਰਾਤ ਜਿੰਨਾ ਫਰਕ ਹੈ। ਕਿਮ ਸਮਤਾ ਤਿਸ ਕੀ ਹਮਲ ਹੈ। ਇਸ ਕਰਕੇ ਅਸੀਂ ਵੀ ਅਕਬਰ ਪਾਤਸ਼ਾਹ ਦੀ ਜਿਹੜੀ ਬਰਾਬਰੀ ਕਿਵੇਂ ਲੈ ਸਕਦੇ ਹਾਂ। ਆਪਸ ਵਿਖੇ ਵਿਪਰ ਜੈਰੀ। ਸਾਡੀ ਜਿਹੜੀ ਰੀਤੀ ਆਪੋ ਵਿੱਚ ਕਹਿੰਦੇ ਉਲਟ ਪੁਲਟ ਹੈ। ਜੋ ਅਸੀਂ ਕਰਦੇ ਉਹ ਅਕਬਰ ਪਾਤਸ਼ਾਹ ਨੀ ਕਰਦਾ, ਜੋ ਪਾਤਸ਼ਾਹ ਕਰਦਾ ਉਹ ਅਸੀਂ ਨੀ ਕਰਦੇ। ਕਰੇ ਵਿਚਾਰ ਬਨਹਿ ਨਹਿ ਨੀਤ। ਜਿਵੇਂ ਵਿਚਾਰ ਵੀ ਕਰੀਏ ਫੇਰ ਵੀ ਕਹਿੰਦੇ ਜਿਹੜੀ ਨੀਤੀ ਦੀ ਗੱਲ ਹੈ ਜਾਂ ਇਹ ਰਾਜਨੀਤੀ ਅਨੁਸਾਰ ਨਹੀਂ ਬਣ ਸਕਦੀ ਹੈ। ਅਸਮੰਜਸ ਇਹੋ ਕਿਮ ਬਨ ਆਵੈ। ਵਕੀਲ ਤਾਂ ਜਿਹੜੀ ਗੱਲ ਅਣਬਣ ਜੀ ਕਹਿੰਦੇ ਹੈ ਕਿਵੇਂ ਬਣ ਆਵੇਗੀ। ਭਰਾਤਨ ਮੈਂ ਕਿਹਾ ਬਦਨ ਦਿਖਾਵੈ। ਚਲੋ ਇਹ ਪਾਤਸ਼ਾਹ ਦੇ ਕਹਿਣ ਮੁਤਾਬਕ ਅਸੀਂ ਆਪਣੀ ਲੜਕੀ ਦਾ ਰਿਸ਼ਤਾ ਕਰ ਦਈਏ ਤੇ ਜਿਹੜੇ ਸਾਡੇ ਭਰਾ ਰਾਜਪੂਤ ਹੈ ਉਹਨਾਂ ਨੂੰ ਅਸੀਂ ਕੀ ਮੂੰਹ ਦਿਖਾਵਾਂਗੇ। ਉਹ ਕਹਿਣਗੇ ਉਹ ਮੁਸਲੇ ਨੂੰ ਤੁਸੀਂ ਲੜਕੀ ਵਿਆਹ ਤੀ। ਹਿਮ ਸੁਨ ਦੂਤ ਜਾਏ ਸੁਧ ਦੀਨਸ। ਇਸ ਤਰ੍ਹਾਂ ਕਹਿੰਦੇ ਜਿਹੜਾ ਵਕੀਲ ਹੈ ਉਸਨੇ ਜਾ ਕੇ ਅਕਬਰ ਪਾਤਸ਼ਾਹ ਨੂੰ ਸਾਰੀ ਖਬਰ ਕਰ ਦਿੱਤੀ। ਖੁਦਾ ਵੰਤ ਨਹਿ ਮਾਨਨ ਕੀਨਸ। ਇਹ ਪਾਤਸ਼ਾਹ ਸਲਾਮਤ, ਉਹ ਤਾਂ ਜੈਮਲ ਮੰਨਦਾ ਨਹੀਂ। ਕਹਿਤ ਭਏ ਹਮ ਹੈ ਰਾਜਪੂਤ। ਜੈਮਲ ਜੀ ਤਾਂ ਕਹਿ ਰਹੇ ਹੈ ਵੀ ਅਸੀਂ ਰਾਜਪੂਤ ਹਾਂ, ਉਹ ਹੈ ਮੁਸਲਮਾਨ। ਤੁਰਕੇਸ਼ਰ ਕੋ ਕਿਮ ਹੋਏ ਸੂਤ। ਜਿਹੜਾ ਤੁਰਕਾਂ ਦਾ ਮੁਸਲਮਾਨਾਂ ਦਾ ਈਸ਼ਰ ਮਾਲਕ ਹੈ ਉਹਦੇ ਨਾਲ ਸਾਡਾ ਕਿਵੇਂ ਸੂਤ ਹੋਵੇਗਾ, ਕਿਵੇਂ ਮੇਲ ਮਿਲਾਪ ਹੋਵੇਗਾ, ਕਿਵੇਂ ਰਸ ਰਸੂਖ ਹੋਵੇਗਾ। ਮਿਸ ਬਾਸੁਰ ਰਹਿ ਆਏ ਸਕਾਰੀ। ਹਾਂ ਠੀਕ ਹੈ, ਅਸੀਂ ਅਕਬਰ ਪਾਤਸ਼ਾਹ ਦੀ ਦਿਨੇ ਰਾਤ ਆਗਿਆ ਵਿੱਚ ਰਹਿਣਾ ਕਰਦੇ ਹਾਂ। ਵਿਦ ਸੰਬੰਧ ਕੀ ਹੋਏ ਨਾ ਹਮਾਰੀ। ਪਾਤਸ਼ਾਹ ਨੂੰ ਸਾਡੇ ਵੱਲੋਂ ਕਹਿ ਦੇਣਾ ਵੀ ਲੜਕੀ ਦੇ ਸੰਬੰਧੀ ਜਿਹੜੀ ਗੱਲਬਾਤ ਵਿਧੀ ਉਹ ਨਹੀਂ ਹੋ ਸਕਦੀ ਹੈ। ਦੋਹਰਾ ਪਰ ਹੈ ਜੰਗ ਜਹ ਸ਼ਾਹ ਕੋ। ਹਾਏ ਉਹ ਨਿਜਮ ਕਰਦੇ ਵੀ ਜਿੱਥੇ ਅਕਬਰ ਪਾਤਸ਼ਾਹ ਦਾ ਜੰਗ ਯੁੱਧ ਪੈ ਗਿਆ ਬੈਰੀਆਂ ਨਾਲ, ਤਹਾਂ ਸੁਧਾਰ ਹੈ ਕਾਰ। ਉੱਥੇ ਦੋ ਭਰਾ ਸੀ ਕਹਿੰਦੇ ਪਾਤਸ਼ਾਹ ਦਾ ਕੰਮ ਸਵਾਰਾਂਗੇ, ਉਹਨੂੰ ਜੰਗ ਜਿੱਤ ਕੇ ਦੇਵਾਂਗੇ। ਨਹਿ ਤਹਿਤ ਤਰ ਕੇਸ਼ ਕੇ, ਨਹੀਂ ਤਾਂ ਕਹਿੰਦੇ ਜੰਗ ਯੁੱਧ ਵਾ ਵਿੱਚ ਹੀ ਜਿਹੜਾ ਫਰਸ਼ ਹੈ ਮੁਸਲਮਾਨਾਂ ਦਾ ਉਹਦੇ ਵਾਸਤੇ ਪ੍ਰਾਣ ਦੇਹ ਲਲਕਾਰ। ਜੰਗ ਯੁੱਧ ਵਿੱਚ ਕਹਿੰਦੇ ਲਲਕਾਰੇ ਮਾਰਦਿਆਂ ਬੈਰੀਆਂ ਨੂੰ ਆਪਣੇ ਪ੍ਰਾਣ ਵੀ ਦੇ ਦੇਣਾ, ਪਾਤਸ਼ਾਹ ਪਿੱਛੇ ਮਰ ਮੁੱਕ ਜਾਵਾਂਗੇ ਪਰ ਰਿਸ਼ਤਾ ਨਹੀਂ ਦੇ ਸਕਦੇ। ਚੌਪਈ ਕਰ ਹੈ ਸੰਬੰਧ ਨਾ ਧਰਮ ਹਮਾਰੋ, ਜਿਹੜਾ ਵੀ ਅਕਬਰ ਪਾਤਸ਼ਾਹ ਦੇ ਨਾਲ ਲੜਕੀ ਦਾ ਸੰਬੰਧ ਕਰਨਾ, ਰਿਸ਼ਤਾ ਕਰਨਾ, ਹੈ ਨਿਕਾਹ ਕਰਨਾ, ਇਹ ਸਾਡਾ ਹਿੰਦੂ ਧਰਮ ਨਹੀਂ ਕਹਿੰਦਾ। ਨਿੰਦਹ ਜੀਵਤ ਜਗਤ ਮਜਾਰੋ, ਆ ਸੰਸਾਰ ਦੇ ਵਿੱਚ ਆਉਂਦਿਆਂ ਤਾਂ ਸਾਡੀ ਬੜੀ ਭਾਰੀ ਨਿੰਦਿਆ ਹੋਣਗੇ, ਇਹ ਕਰੀ ਕੀ ਕਰੀ ਜਾਂਦੇ ਐਡੇ ਬਲੀ ਭਰਾ। ਅਕਬਰ ਕੇ ਔਰ ਮਹਿਲ ਲਾਗੀ, ਉਧਰ ਚੁਗਲਦੇ ਕਹਿੰਦੇ ਚੁਗਲੀ ਕਰਨ ਕਰਕੇ ਪਾਤਸ਼ਾਹ ਦੇ ਹਿਰਦੇ ਵਿੱਚੋਂ ਲਗਨ ਜੀ ਲੱਗ ਗਈ ਹੈ। ਸੁਣ ਗਨ ਪੀਏ ਕੇ ਲਾਲਸ ਜਾਗੀ, ਆਓ ਇਸਤਰੀ ਦੇ ਬਹੁਤੇ ਗੁਣ ਜੇ ਚੁਣਕੇ ਤੇ ਲਾਲਸਾ ਚਾਹਨਾ ਜਾ ਗਈ ਵੀ ਉਹਦੇ ਨਾਲ ਮੈਂ ਰਿਸ਼ਤਾ ਕਰ ਲਵਾਂ, ਨਿਕਾਹ ਕਰ ਲਵਾਂ। ਸੁਣ ਹੈ ਦੂਤ ਸੋ ਕੀਨ ਬਖਾਨ, ਫਿਰ ਜਿਹੜਾ ਵਕੀਲ ਆ ਉਹਦੇ ਸਾਥ ਅਕਬਰ ਪਾਤਸ਼ਾਹ ਨੇ ਕਿਹਾ ਬਹੁਤ ਜਾਏ ਕਹ ਦੇ ਸਨਮਾਨ, ਬਹੁਤ ਬਾਹਰ ਜਾਏ ਕਹ ਦੇ ਸਨਮਾਨ, ਵਕੀਲ ਨੂੰ ਬਾਹਰ ਜਾਏ ਫਿਰ ਜਾ ਕੇ ਇਸ ਤਰ੍ਹਾਂ ਸਨਮਾਨ ਦੇ ਉਸ ਨੂੰ, ਮੁਝ ਤੇ ਭਲੋ ਜਗਤ ਮੈਂ ਕੌਣ, ਉਹਨੂੰ ਆਖ ਵੀ ਮੇਰੇ ਨਾਲੋਂ ਸੰਸਾਰ ਦੇ ਵਿੱਚ ਹੋਰ ਕੌਣ ਕੋਈ ਚੰਗਾ ਹੈ ਲੜਕਾ। ਤਨ ਜਾ ਕੋ ਦੈ ਹੈ ਜਿਸ ਭਾਨ, ਇਹਦੇ ਘਰ ਦੇ ਵਿੱਚ ਤੂੰ ਆਪਣੀ ਲੜਕੀ ਦਾ ਰਿਸ਼ਤਾ ਦੇਵੇਗਾ। ਮਾਮ ਘਰ ਮੈਂ ਬੇਗਮ ਕਹਿਲਾਵੇ, ਜੈਮਲ ਫਤ ਜੈਮਲ ਨੂੰ ਕਹਿ ਦੇ ਵੀ ਮੇਰੇ ਘਰ ਦੇ ਵਿੱਚ ਜਦੋਂ ਤੇਰੀ ਲੜਕੀ ਆਏ ਜਾਏਗੀ ਉਹ ਆਪਣੇ ਆਪ ਨੂੰ ਬੇਗਮ ਕਹਾਵੇਗੀ। ਸਭ ਜਹਾਨ ਜਹ ਸੀਸ ਨਿਵਾਵੇ, ਜਿਸ ਮੇਰੀ ਬੇਗਮ ਬਣਨ ਨਾਲ ਸਾਰਾ ਸੰਸਾਰ ਉਹਨੂੰ ਸਲਾਮਾ ਕਰੇਗਾ ਮੇਰੇ ਬਾਂ। ਜਿਸ ਤੇ ਪਰ ਨਹੀਂ ਵਡਿਆਈ, ਜਿਸ ਵੀ ਬੇਗਮ ਤੋਂ ਅੱਗੇ ਹੋਰ ਕੋਈ ਵੱਡੀ ਵਡਿਆਈ ਨਹੀਂ ਹੋਵੇਗੀ। ਰਾਓ ਰੰਕ ਮੈਂ ਕਰਵ ਬਣਾਈ, ਅੱਜ ਦੇ ਸਮੇਂ ਦਾ ਪਾਤਸ਼ਾਹ ਹਾਂ ਜਿਹੜਾ ਕੋਈ ਕੰਗਾਲ ਉਹਨੂੰ ਮੈਂ ਰਾਜਾ ਬਣਾ ਸਕਦਾ। ਦੇਹ ਸੁਤਾ ਨਿਜ ਹੱਠ ਕੋ ਖੋਵਹੋ, ਜੈਮਲ ਨੂੰ ਕਹਿਣਾ ਬਈ ਤੂੰ ਆਪਣਾ ਹੱਠ ਗੁਆ ਕੇ ਲੜਕੀ ਦਾ ਰਿਸ਼ਤਾ ਦੇ ਦੇ। ਆਗੇ ਤੇ ਚੌਗੁਣ ਅਬ ਹੋਵਹੋ, ਇਹ ਵੀ ਕਹਿ ਦੇਣਾ ਵੀ ਅੱਗੇ ਨਾਲੋਂ ਪਹਿਲਾਂ ਨਾਲ ਹੁਣ ਤੂੰ ਚੌਗਣਾ ਅਹੁਦੇ ਦਾ ਵੱਡਾ ਮਾਲਕ ਹੋ, ਰੁਤਬੇ ਦਾ ਮਾਲਕ ਹੋ ਜਾ। ਜਬ ਇਮ ਕਹਿਓ ਨਾ ਮਾਨੈ ਸੋਏ, ਇਹ ਵੀ ਵਕੀਲ ਜਦੋਂ ਇਸਤਰੀ ਲਾਲਚ ਦੀ ਗੱਲ ਕਹੀ ਹੋਈ ਉਹ ਜੈਮਲ ਨਾ ਮੰਨੇ, ਆਪਣੇ ਹੱਠ ਮਹਿ ਰਹਿ ਖਰੋਏ, ਆਪਣੇ ਹੱਠ ਦੇ ਵਿੱਚ ਹੀ ਖੜਾ ਰਵੇ ਵੀ ਅਸੀਂ ਰਿਸ਼ਤਾ ਨਹੀਂ ਦੇ ਸਕਦੇ, ਨਿਕਾਹ ਨਹੀਂ ਕਰ ਸਕਦੇ ਹਾਂ। ਤਬ ਮੇਰੇ ਦਲ ਬਲ ਕੋ ਤਰਾਸ, ਫਿਰ ਮੇਰੇ ਘਰ ਜਿਹੜਾ ਕੋਈ ਕਹਿੰਦੇ ਫੌਜਾਂ ਦੇ ਦਲ ਦਾ ਬਲ ਹੈ ਉਹ ਕਹਿੰਦੇ, ਕਰ ਹੋ ਸੁਨਾਵਨ ਸਭ ਤਿੰਨ ਪਾਸ, ਉਹਦੇ ਕੋਲੇ ਬੜੀ ਭਾਰੀ ਫੌਜਾਂ ਦੇ ਦਲ ਹੈ, ਉਹਦਾ ਕਹਿੰਦੇ ਜਿਹੜਾ ਡਰ ਪੈ ਉਹਦੇ ਨੂੰ ਸੁਣਾਉਣਾ ਕਰੀ। ਭੁਵ ਮੰਡਲ ਮੈਂ ਕਹਾ ਪਲਾਵਾ, ਉਹਨੂੰ ਕਹਿਣਾ ਵੀ ਜੇ ਤੂੰ ਅਸਲਿਸਤਾ ਨਹੀਂ ਕਰੇਗਾ ਫਿਰ ਪਾਤਸ਼ਾਹ ਕਹਿੰਦੇ ਤੁਸੀਂ ਜਬਰਦਸਤੀ ਕਰੇਗਾ, ਤਿੰਗੋ ਜੋਰੀ ਕਰੇਗਾ, ਭੁਵ ਮੰਡਲ ਜਿੰਨੀ ਸਾਰੀ ਧਰਤੀ ਉਧਰ ਕਿੱਧਰ ਤੂੰ ਚਲਾ ਜਾਏਗਾ, ਕਹਾਂ ਜਾਏ ਬਸ ਪ੍ਰਾਣ ਬਚਾਵਹੋ, ਕਿੱਥੇ ਜਾ ਕੇ ਆਪਣੇ ਤੋਂ ਪ੍ਰਾਣ ਬਚਾਏਗਾ, ਸਾਰੀ ਧਰਤੀ ਤੇ ਉਹਦਾ ਉਹਦੀ ਪਾਤਸ਼ਾਹੀ ਉਹਦੀ ਹਕੂਮਤ ਹੈ। ਸ਼ਾਹ ਕਹੇ ਤੁਮਕੋ ਸਭ ਠੌਰ, ਜਿੱਥੇ ਵੀ ਬਈ ਤੂੰ ਜੈਮਲ ਚਲੇ ਗਾਏਗਾ ਪਾਤਸ਼ਾਹ ਉੱਥੇ ਹੀ ਕਹਿੰਦੇ ਆਪਣੀ ਫੌਜ ਭੇਜ ਕੇ ਤੈਨੂੰ ਪਕੜ ਲਵੇਗਾ, ਨਹੀਂ ਬਚਾਏ ਸਕੇ ਕੋ ਔਰ, ਹੋਰ ਕੋਈ ਦੁਨੀਆਂ ਦਾ ਰਾਜਾ ਜਿਹੜਾ ਤੈਨੂੰ ਨੀ ਕਹਿੰਦੇ ਪਕੜ ਨੂੰ ਬਚਾ ਸਕੇਗਾ। ਸੁਣ ਅਕਬਰ ਤੇ ਗਮਨਿਓ ਦੂਤ, ਇਸਰਾ ਅਕਬਰ ਪਾਤਸ਼ਾਹ ਤੋਂ ਸੁਣ ਕੇ ਜਿਹੜਾ ਵਕੀਲ ਦੂਜੀ ਵਾਰ ਗਿਆ, ਮਿਲਿਓ ਜਾਏ ਜੈਮਲ ਰਾਜਪੂਤ, ਰਾਜਪੂਤਾਂ ਵਿੱਚੋਂ ਜੈਮਲ ਹੈ ਇਸ ਨੂੰ ਜਾ ਮਿਲਿਆ ਹੈ। ਕਹੀ ਸ਼ਾਹ ਕੀ ਸ਼ਕਲ ਸੁਣਾਈ, ਅਕਬਰ ਪਾਤਸ਼ਾਹ ਦੀ ਕਹੀ ਹੋਈ ਜਿਹੜੀ ਸਾਰੀ ਗੱਲ ਹੈ ਜੈਮਲ ਨੂੰ ਸੁਣਾ ਦਿੱਤੀ ਹੈ। ਦੇਹ ਤ ਤਰਾਸ ਕੈ ਲੈਹ ਬਡਾਈ। ਜਾਂ ਤਾਂ ਵੀ ਤੈਨੂੰ ਅਕਬਰ ਪਾਤਸ਼ਾਹ ਡਰ ਪੈ ਦੇਵੇਗਾ, ਜੇ ਤੂੰ ਲੜਕੀ ਦਾ ਰਿਸ਼ਤਾ ਦੇ ਦੇਵਾਂਗਾ ਫਿਰ ਤੂੰ ਵੀ ਬਡਾਈ ਲੈ ਲਏਗਾ, ਉੱਚਾ ਅਹੁਦਾ ਹੋ ਜਾਏਗਾ। ਇਹ ਤਾਂ ਬਾਤ ਟਰਹੈ ਨਹਿ ਕੈਸੇ। ਇਹ ਵੀ ਜੈਮਲ, ਜਿਹੜੀ ਕੋਈ ਪਾਤਸ਼ਾਹ ਨੇ ਗੱਲ ਕਹਿ ਦਿੱਤੀ ਹਨ ਰਿਸ਼ਤੇ ਲੈਣ ਦੀ, ਇਹ ਗੱਲ ਤਾਂ ਕਿਸੇ ਤਰ੍ਹਾਂ ਟਲਣੀ ਨਹੀਂ। ਦੇਹ ਸੁਤਾ ਕਾਰਜ ਸੁਭ ਐਸੇ। ਇਸ ਕਰਕੇ ਕਹਿੰਦੇ ਤੂੰ ਆਪਣੀ ਲੜਕੀ ਦਾ ਰਸਤਾ ਦੇ ਦੇ, ਇਹਦੇ ਵਿੱਚ ਹੀ ਕਹਿੰਦੇ ਐਸੇ ਸੋ ਚੰਗਾ ਕਾਰਜ ਹੈ ਤੇਰੇ ਲਈ। ਸੁਣ ਕੇ ਤਬ ਚਿੰਤਾ ਚਿੱਤ ਠਾਨੀ। ਵਕੀਲ ਤੋਂ ਅਕਬਰ ਪਾਤਸ਼ਾਹ ਰਾਹੀਂ ਜਿਹੜੀ ਕਹੀ ਗਈ ਗੱਲ ਆ ਉਹ ਸੁਣ ਕੇ ਜੈਮਲ ਨੇ ਚਿੱਤ ਵਿੱਚ ਬੜੀ ਚਿੰਤਾ ਕੀਤੀ। ਕਿਤਕ ਦੇਰ ਲੋ ਭਨੀ ਨਬਾਨੀ। ਕੋਈ ਸਮਾਂ ਤਾਂ ਚੁੱਪ ਚੁਪਾਤਾ ਬੈਠਾ ਰਿਹਾ, ਕੋਈ ਗੱਲਬਾਤ ਹੀ ਨੀ ਆਖੀ ਮੁੱਖ ਤੋਂ। ਤੁਨ ਜੈਮਲ ਬੋਲਿਓ ਬਲਸਾਲੀ। ਫਿਰ ਜਿਹੜਾ ਬਲ ਦਾ ਘਰ ਹੈ ਨਾ ਜੈਮਲ, ਕਹਿੰਦੇ ਇਸ ਤਰ੍ਹਾਂ ਬੋਲਿਓ ਵਕੀਲ ਤਾਂ ਇਸਕੋ ਉੱਤਰ ਦੈ ਹਮ ਕਾਲੀ। ਮੈਂ ਵੀ ਵਕੀਲ ਇਸ ਗੱਲ ਦਾ ਜਿਹੜਾ ਤਸੱਲੀ ਬਖਸ਼ ਜਵਾਬ ਹੈ ਮੈਂ ਕੱਲ ਨੂੰ ਤੈਨੂੰ ਦੇਵਾਂਗਾ। ਆਪਣੇ ਭਰਾਤਨ ਸਾਥ ਵਿਚਾਰ, ਕਿਉਂਕਿ ਬਾਕੀ ਵੀ ਮੇਰੇ ਰਾਜਪੂਤ ਭਰਾ ਹੈਗੇ, ਉਹਨਾਂ ਨਾਲ ਮੈਂ ਸੋਚ ਵਿਚਾਰ ਕਰਾਂਗਾ। ਸਾਰ ਅਸਾਰ ਕਰਹਿ ਨਿਰਧਾਰ। ਸਾਡੇ ਲਈ ਚੰਗਾ ਕੀ ਹੈ, ਸਾਡੇ ਲਈ ਅਸਾਰ ਨੁਕਸਾਨਦਾਇਕ ਕੀ ਹੈ, ਚੰਗਾ ਕੀ ਹੈ, ਮਾੜਾ ਕੀ ਹੈ, ਇਹਦਾ ਅਸੀਂ ਸੋਚ ਵਿਚਾਰ ਕਰਾਂਗੇ। ਸੁਣਤ ਦੂਤ ਤਬ ਗਇਓ ਵਿਚਾਰ ਕੈ। ਸਵੇਰੇ ਜੈਮਲ ਦੀ ਗੱਲ ਨੂੰ ਸੋਚ ਵਿਚਾਰ ਕੇ ਜਿਹੜਾ ਇਹ ਵਕੀਲ ਆਇਆ ਸੀ ਵਾਪਸ ਚਲਾ ਗਿਆ। ਫੱਤੇ ਸੋ ਜੈਮਲ ਮਿਲ ਕਰਕੇ। ਇਧਰ ਜਿਹੜਾ ਜੈਮਲ ਸੀ ਆਪਣੇ ਭਰਾ ਫੱਤੇ ਨਾਲ ਮਿਲ ਜੁਲ ਕਰਕੇ ਮਹਾ ਸ਼ੋਕ ਦੁੱਖ ਮਨ ਮਹਿ ਪਾਗੇ। ਦੋਵੇਂ ਭਰਾ ਕਹਿੰਦੇ ਮਹਾਨ ਦੁੱਖ ਕਰਕੇ ਕਹਿੰਦੇ ਰੰਗੇ ਗਿੱਤ ਦਾ ਕਾਰ ਹੋ ਗਏ। ਦੋਨੋ ਮਸਲਤ ਕਰਨੇ ਲਾਗੇ। ਦੋਵੇਂ ਭਰਾ ਵਿੱਚ ਹੀ ਸਲਾਹ ਕਰਨ ਲੱਗੇ ਵੀ ਹੁਣ ਕੀ ਕਰੀਏ ਆਪਾਂ। ਇਹੋ ਤੁਰ ਕੇਸ਼ ਵੱਡੋ ਗਰਬੀਲਾ। ਅਕਬਰ ਪਾਤਸ਼ਾਹ ਇਹ ਬੜਾ ਭਾਰੀ ਗਰਬੀਲਾ ਕੀ ਇਹ ਹੰਕਾਰੀ ਹੈ। ਧਨ ਦਲ ਬਲ ਤੇ ਅਦਕ ਹਠੀਲਾ। ਧਨ ਬਹੁਤ ਹੈ, ਦਲ ਦਲ ਦਾ ਬਲ ਇਹਦੇ ਕੋਲ ਹੈ, ਜਿਸ ਕਰਕੇ ਬੜਾ ਹੀ ਹਠੀਆ ਜਰੀਆ ਹੈ। ਹਮ ਰਾਜਪੂਤ ਸ਼ਸਤਰ ਵੱਡ ਧਾਰੀ। ਇਧਰ ਵੀ ਭਰਾਵਾ ਆਪਾਂ ਵੀ ਰਾਜਪੂਤ ਹੈ, ਬੜੇ ਸ਼ਸਤਰ ਧਾਰੀ ਆ। ਇਸਕੇ ਸਾਥ ਨਾ ਬਨ ਹੈ ਹਮਾਰੀ। ਜੈਮਲ ਕਹਿੰਦਾ ਵੀ ਭਰਾਵਾ ਫਤਿਆ ਇਹ ਅਕਬਰ ਪਾਤਸ਼ਾਹ ਨਾਲ ਸਾਡੀ ਤਾਂ ਬਣਨੀ ਠਣਨੀ ਨਹੀਂ। ਜੇ ਤਨ ਜਾ ਦੇ ਰਾਜ ਕਮਾਵੇ। ਜੇ ਭਰਾਵਾ ਆਪਾਂ ਲੜਕੀ ਦਾ ਰਿਸ਼ਤਾ ਦੇ ਦਈਏ ਤੇ ਫੇਰ ਰਾਜ ਭਾਵ ਕਮਾਈਏ। ਨਿੰਦਾ ਹਲਤ ਪਲਤ ਦੁੱਖ ਪਾਵੇ। ਇਸ ਲੋਕ ਵਿੱਚ ਸਾਡੀ ਬੜੀ ਨਿੰਦਿਆ ਬੜੀ ਭੰਡੀ ਹੋਊਗੀ, ਪਰਲੋਕ ਵਿੱਚ ਅਸੀਂ ਦੁੱਖ ਪਾਵਾਂਗੇ। ਗੜ ਚਿਤੌੜ ਚੜ ਚੱਲ ਹੋ ਚਿਤਾਬੀ। ਜੈਮਲ ਕਹਿੰਦਾ ਵੀ ਫਤਿਹ ਭਰਾ ਛੇਤੀ ਇੱਥੋਂ ਚੜ ਕੇ ਚਿਤੌੜਗੜ ਦੇ ਚਿਲੇ ਵਿੱਚ ਆਪਾਂ ਚਲੇ ਜਾਈਏ। ਤਾਂ ਜੰਗ ਹਮ ਕਰ ਹੈ ਅਜਾਬੀ। ਉੱਥੇ ਜਾ ਕੇ ਨਾ ਚਿਤੌੜਗੜ ਦੇ ਕਿਲੇ ਵਿੱਚ ਆਕੀ ਹੋ ਕੇ ਅਜੀਬ ਤਰ੍ਹਾਂ ਦਾ ਹੀ ਇਹਨੂੰ ਹੈਰਾਨ ਕਰਨ ਵਾਲਾ ਜੰਗ ਯੁੱਧ ਕਰੀਏ। ਇਸ ਕੋ ਲਸ਼ਕਰ ਦੇਹ ਖਪਾਏ। ਆਪਾਂ ਬਈ ਦੋਵੇਂ ਭਰਾ ਆਪਣੀਆਂ ਫੌਜਾਂ ਸਹਿਤ ਮਿਲ ਕੇ ਜੰਗ ਕਰਕੇ ਜਿੰਨਾ ਇਹਦਾ ਕੋਰ ਪਾਤਸ਼ਾਹ ਦਾ ਦਲ ਮਾਰ ਕੇ ਖਪਾ ਦਈਏ। ਹਮ ਹੈ ਸ਼ਸਤਰ ਜੈ ਲੈਹ ਉਪਾਏ। ਐਸੇ ਸ਼ਸਤਰ ਮਾਰੀਏ ਤੇ ਜਿੱਤ ਪ੍ਰਾਪਤ ਕਰ ਲਈਏ ਮਾਰ ਕੇ ਸਾਰੇ। ਨਾ ਹੀ ਤਾਂ ਧਰਮ ਯੁੱਧ ਮਹਿ ਮਰ ਹੈ। ਨਹੀਂ ਤਾਂ ਆਪਾਂ ਧਰਮ ਦਾ ਯੁੱਧ ਹੈ, ਯੁੱਧ ਕਰਦੇ ਕਰਦੇ ਮਰ ਜਾਵਾਂਗੇ। ਸੁਰਪੁਰ ਵਿਖੇ ਪਿਆਨੋ ਕਰ ਹੈ। ਹਾਂ ਇਸ ਤਰ੍ਹਾਂ ਸ਼ਹੀਦ ਹੋ ਕੇ ਸਿੱਧੇ ਸਵਰਗਪੁਰੀ ਨੂੰ ਚਲਣਾ ਕਰਾਂਗੇ। ਜੰਗ ਕਰਨ ਤੇ ਦੋਨਾਂ ਲੋਕ। ਇਹ ਵੀ ਅਕਬਰ ਪਾਤਸ਼ਾਹ ਨਾਲ ਆਪਾਂ ਜੰਗ ਕਰਾਂਗੇ, ਇਹਦੇ ਨਾਲ ਸਾਡੇ ਦੋਵੇਂ ਲੋਕ। ਸੁਧਰਤ ਹੈ ਤਨ ਦਇਓ ਮਨ ਸੋਕ। ਇਹ ਸੁਧਰ ਸਕਦੇ ਹੈ, ਸਵਰ ਸਕਦੇ, ਇਸ ਕਰਕੇ ਆਪਾਂ ਮਨ ਵਿੱਚੋਂ ਸ਼ੋਕ ਗਮ ਕਰਨਾ ਛੱਡ ਦੇਈਏ। ਤਨ ਜਾ ਦੇਹ ਵਿਖੇ ਦੁੱਖ ਪਾਵੇ। ਤਨ ਜਾ ਦੇਨ ਬਿਖੈ ਦੁਖ ਪਾਵੈ। ਇਹ ਲੜਕੀ ਦਾ ਰਿਸ਼ਤਾ ਇਹਨੂੰ ਦਿੰਦੇ ਆ, ਇਹਦੇ ਨਾਲ ਨਕਾਰ ਜਾ ਕਰਦੇ ਆ, ਫਿਰ ਤਾਂ ਇੱਥੇ ਵੀ ਦੁੱਖ ਪਾਵਾਂਗੇ, ਲੋਕ ਨਿੰਦਿਆ ਭੰਡੀ ਕਰਨਗੇ, ਏਡੇ ਬਹਾਦਰ ਹੋ ਕੇ ਵੀ ਉਹਦੇ ਲੜਕੇ ਲੇਹੜੀਆਂ ਕੱਢ ਰਹੇ ਆ, ਉਹਦੇ ਚਮਚੇ ਬਣੇ ਫਿਰਦੇ ਆ, ਪਰ ਲੋਕ ਵਿੱਚ ਵੀ ਦੁੱਖ ਪਾਵਾਂਗੇ ਜਦੋਂ ਆਪਣਾ ਧਰਮੀ ਮਾਨ ਨਾ ਸਾਡਾ ਰਿਹਾ। ਇਸ ਕਰਕੇ ਇਹਦੇ ਵਿੱਚ ਕਰਤਾ ਪਾ ਦੁਖੀ ਪਾਵਾਂਗੇ ਇੱਥੇ ਉੱਥੇ। ਲੋਕ ਜਾਏ ਪਰ ਲੋਕ ਗਵਾਵੇ। ਹਾਂ, ਲੋਕ ਵਿੱਚ ਸਾਡਾ ਜਸ਼ ਚਲਾ ਜਾਏਗਾ, ਪਰ ਲੋਕ ਸਾਡਾ ਉਂਝ ਗਵਾਚ ਹੋਏਗਾ ਬੇਧਰਮੀ ਹੋ ਕੇ। ਜੀਵਨ ਧਨ ਤਿਸੀ ਕੋ ਆਹੈ। ਸਿਆਣੇ ਕਹਿੰਦੇ ਐ ਜਿਹੜਾ ਸੰਸਾਰ ਦੇ ਵਿੱਚ ਜਿਉਣਾ ਧੰਤਾ ਜੋ ਉਸੇ ਪੁਰਸ਼ ਦਾ ਹੁੰਦਾ ਹੈ। ਜਗ ਉਸਤਤ ਮਰ ਸੁਰਪੁਰ ਲਹੈ। ਸੰਸਾਰ ਵਿੱਚ ਜਿਉਂਦਾ ਹੈ, ਸੰਸਾਰ ਦੇ ਲੋਕ ਉਹਦੀ ਉਸਤੀ ਕਰਨ ਵੀ ਬੜਾ ਏ ਬਲੀ ਹੈ, ਬੜਾ ਭਗਤ ਹੈ, ਬੜਾ ਦਾਨੀ ਹੈ, ਤੇ ਮਰ ਕੇ ਉਹ ਫਿਰ ਸੁਰਪੁਰੀ ਲੈਂਦਾ, ਸਵਰਗ ਲੈਂਦਾ ਹੈ। ਅਸ ਮਸਲਤ ਕਰ ਦੋਨਹ ਭਰਾਤ। ਦੋਵੇਂ ਭਰਾ ਜੈਮਲ ਤੇ ਫੱਤਾ ਵੀ ਜੰਗ ਜੋਦੀ ਕਰੀਏ, ਇਹਨੂੰ ਮਾਰੀਏ ਮੁਸਲੇ ਨੂੰ, ਸਲਾਹ ਕਰਕੇ ਵੱਡੇ ਸੁਭਟ ਚੱਡ ਚੱਲੇ ਰਿਸਾਤ। ਵੱਡੇ ਸੁਭਟ ਚੰਗੇ ਸੂਰਬੀਰ ਸਾਨੇ ਦੋਵੇਂ, ਤੇ ਕਹਿੰਦੇ ਬੜੇ ਗੁੱਸੇ ਵਿੱਚ ਆ ਕੇ ਇੱਥੋਂ ਚੜ ਚੱਲੇ, ਦਿੱਲੀ ਤੋਂ ਨਿਕਲ ਚੱਲੇ ਆ। ਮਗ ਮਹਿ ਲੂਟ ਕੂਟ ਪੁਰ ਗ੍ਰਾਮ। ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜਿਹੜੇ ਕੋਈ ਸ਼ਹਿਰ ਆਏ, ਹੋਰ ਗ੍ਰਾਮ ਆਏ, ਸਾਰਿਆਂ ਨੂੰ ਲੁੱਟਿਆ ਕੁੱਟਿਆ ਇਹਨਾਂ ਨੇ। ਜਾਏ ਪਹੁੰਚੇ ਆਪਣੇ ਧਾਮ। ਜਿਹੜਾ ਕਹਿੰਦੇ ਜਿੱਥੇ ਚਿਤੌੜਗੜ੍ਹ ਦਾ ਕਿਲਾ ਉੱਥੇ ਜਾ ਪਹੁੰਚਿਆ ਗੁਜਰਾਤ ਬੱਲੀ। ਗੜ ਚਿਤੌੜ ਆਕੀ ਹੋਏ ਰਹੇ। ਇੱਧਰ ਕਹਿੰਦੇ ਚਿਤੌੜਗੜ੍ਹ ਦਾ ਜਿੱਥੇ ਕਿਲਾ ਉੱਥੇ ਜਾ ਕੇ ਆਕੀ ਹੋ ਰਹੇ। ਸਗਲ ਬਿਧਨ ਤਰ ਤਕਰਾਈ ਗਹੇ। ਹਾਂ, ਸਭ ਤਰ੍ਹਾਂ ਦੀ ਜਿਹੜੀ ਤਕਰਾਈ ਕੀਤੀ, ਸਾਵਧਾਨੀ ਕੀਤੀ। ਸੈਨ ਸਕੇਲ ਦੁਰਗ ਕਰ ਤਿਆਰੀ। ਫੌਜ ਇਕੱਠੀ ਕਰ ਲਈ ਹੈ, ਇਸ ਤਰ੍ਹਾਂ ਕਿਲੇ ਦੇ ਵਿੱਚ ਤਿਆਰੀ ਕਰ ਲਈ ਹੈ। ਚਾਹੀਏ ਵਸਤ ਸਭ ਅੰਤਰ ਡਾਰੀ। ਜਿਹੜਾ ਗੋਲੀ ਬਰੂਰ ਛਿੱਕਾ ਚਾਹੀਦਾ ਸੀ, ਹੋਰ ਜਿਹੜਾ ਕੋਈ ਅੰਨ ਦਾਣਾ ਚਾਹੀਦਾ ਸੀ, ਉਹ ਸਭ ਕਿਲੇ ਦੇ ਵਿੱਚ ਹੀ ਸੁੱਟ ਲਿਆ, ਰੱਖ ਲਿਆ। ਦੋਹਰਾ ਗੜ ਚਿਤੌੜ ਆਕੀ ਭਏ। ਇਸ ਤਰ੍ਹਾਂ ਜਿਹੜਾ ਚਿਤੌੜ ਦਾ ਕਿਲਾ, ਉਹਦੇ ਵਿੱਚ ਜਾ ਕੇ ਦੋਵੇਂ ਭਰਾ ਕੁਵਰ ਪਾਤਸ਼ਾਹ ਤੋਂ ਆਕੀ ਹੋ ਗਏ। ਜੈਮਲ ਫੱਤਾ ਭਰਾਤ। ਜੈਮਲ ਤੇ ਫੱਤਾ ਇਹ ਦੋਵੇਂ ਭਰਾ। ਸੁਣ ਅਕਬਰ ਸਹਿ ਨਹਿ ਸਕਿਓ। ਇਸ ਵੇਲੇ ਅਕਬਰ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਉਹ ਤਾਂ ਦੋਵੇਂ ਭਰਾ ਚਿਤੌੜ ਦਰਦ ਕਿਲੇ ਵੀ ਜਾ ਕੇ ਆਕੀ ਹੋ ਗਏ, ਰਿਸ਼ਤਾ ਨਹੀਂ ਦਿੰਦੇ ਹਨ, ਤੇ ਬਹੁਤ ਗੁੱਸੇ ਹੋਇਆ। ਰਿਸ਼ਿਓ ਔਠ ਫਰਕਾਤ। ਹਾਂ, ਗੁੱਸੇ ਵਿੱਚ ਆਇਆ ਤੇ ਗੁੱਸੇ ਵਿੱਚ ਇਹਦੇ ਬੁੱਲ ਜੇ ਫਰਕ ਦੇ ਨੇ। ਚੌਪਈ ਸਭ ਸੂਬੇ ਟਿਕ ਜੇ ਉਮਰਾਉ। ਅਕਬਰ ਪਾਤਸ਼ਾਹ ਦੇ ਕੋਲ ਜਿੰਨੇ ਕਹਿੰਦੇ ਕੋਲ ਬੈਠੇ ਉਮਰਾਵ ਸੀ ਤੇ ਹੋਰ ਸੂਬੇ ਸਨ ਡੋਡੀ ਥਾਵਾਂ ਦੇ। ਤਿੰਨ ਦੇ ਕਰ ਨੀਕੇ ਸਿਰ ਪਾਉ। ਸਾਰਿਆਂ ਸੂਬਾਂ ਤੇ ਉਮਰਾਵਾਂ ਨੂੰ ਚੰਗੇ ਸਿਰੋਂ ਪੋ ਦੇ ਕੇ। ਰਣ ਸਮੱਗਰੀ ਸਗਲ ਦਿਵਾਈ। ਜੰਗ ਜਦ ਕਰਨ ਵਾਲੀ ਜਿਹੜੀ ਸਾਰੀ ਸਮੱਗਰੀ ਆਨੰਦ ਵਾਈ, ਬਰੂਦ ਸਿੱਕਾ ਗੋਲੀ ਆਲੇ। ਉਚਿਤ ਜਾਣ ਕਰ ਦੀਨ ਵਡਾਈ। ਯੋਗ ਜਾਣ ਕੇ ਕਹਿੰਦੇ ਉਹਨਾਂ ਨੂੰ ਵਡਿਆਈ ਦਿੱਤੀ ਹੈ। ਸੈਨ ਸਕੇਲ ਦੇਸ਼ ਤੇ ਭਾਰੀ। ਅਕਬਰ ਪਾਤਸ਼ਾਹ ਨੇ ਆਪਣੇ ਦੇਸ਼ ਤੋਂ ਭਾਰੀ ਫੌਜ ਇਕੱਠਿਆਂ ਕਰ ਲਈ। ਸਾਜੀ ਪੈਦਲ ਗਜ ਅੰਬਾਰੀ। ਆ ਜਿਹੜੀ ਪੈਦਲ ਫੌਜ ਉਹ ਵੀ ਸਾਜ ਲਈ ਬਣਾ ਲਈ ਹੈ। ਅੱਜ ਗਜ ਜਿਹੜੇ ਹਾਥੀਆਂ ਵਾਲੀ ਹੈ, ਜਿਹਨਾਂ ਤੇ ਅੰਬਾਰੀਆਂ ਹਨ, ਉਹ ਇੱਕ ਅਹੁਦੇ ਅਜੇ ਹੁੰਦੇ ਉੱਥੇ ਅਹੁਦੇ ਤੇ ਉਹ ਛੱਤ ਜੀ ਨਹੀਂ ਪਾਈ ਹੁੰਦੀ, ਜਿਹੜੀ ਅੰਬਾਰੀ ਉਹਦੇ ਤੇ ਛੱਤ ਜੀ ਪਾਈ ਹੁੰਦੀ ਹੈ, ਮੀਂਹ ਕਣੀ ਤੋਂ ਉਹ ਸਹਾਇਤਾ ਕਰਦੀ ਹੈ। ਅਹੁਦਾ ਉਂਝੀ ਹੁੰਦਾ ਜਿਵੇਂ ਆ ਘੋੜੇ ਦੀ ਕਾਠੀ ਜੀ ਹੁੰਦੀ ਹੈ, ਤੇ ਉਹਦੇ ਉੱਪਰ ਅੰਬਾਰੀ ਦੀ ਉਹ ਛੱਤ ਜੀ ਬਣੀ ਹੁੰਦੀ ਹੈ, ਪੜਦਾ ਹੁੰਦਾ ਹੈ, ਬਾਰੀਆਂ ਜਿਹੀਆਂ ਬਣੀਆਂ। ਇਸ ਤਰ੍ਹਾਂ ਕਹਿੰਦੇ ਜਿਹੜੇ ਅੰਬਾਰੀਆਂ ਵਾਲੀ ਹਾਥੀਆਂ ਦੀ ਫੌਜ, ਇਹ ਪੈਦਲ ਵੀ ਫੌਜ ਸਜਾ ਲਈ, ਤਲਾ ਕਰ ਲਈ ਹੈ। ਤੋਪ ਰਹਿ ਕਲੇ ਤੁਪ ਜਮੂਰੇ। ਆ ਜਿਹੜੀਆਂ ਤੋਂ ਵੱਡੀਆਂ ਤੋਪਾਂ ਹਨ, ਰਹਿ ਕਲੇ ਜਿਹੜੀਆਂ ਅੱਧੀਆਂ ਛੋਟੀਆਂ ਤੋਪਾਂ ਹਨ, ਅਤੇ ਇਸੇ ਤਰ੍ਹਾਂ ਤੁਰਕ ਜਿਹੜੀਆਂ ਬੰਦੂਕਾਂ ਹਨ ਅਤੇ ਜੰਬੂਰੇ ਜਿਹੜੀਆਂ ਅਧੀਆਂ ਤੁਰਪਾਂ ਹਨ ਹੱਤ ਉਤਸ਼ਾਹ ਭਰੇ ਔਰ ਸੂਰੇ ਹਾਂ ਇਸ ਤਰ੍ਹਾਂ ਜਿੰਨੇ ਸੂਰ ਵੀਰ ਹਿਰਦਿਆਂ ਵਿੱਚ ਬੜੇ ਭਾਰੀ ਉਤਸ਼ਾਹ ਨਾਲ ਭਰ ਗਏ ਤਬ ਅਕਬਰ ਸਭ ਤੀਰ ਮਨਾਏ ਉਦੋਂ ਅਕਬਰ ਪਾਤਸ਼ਾਹ ਨੇ ਜਾਣ ਸਮੇਂ ਸਾਰੇ ਆਪਣੇ ਪੀਰਾਂ ਫਕੀਰਾਂ ਨੂੰ ਮਨਾਇਆ ਭੇਟ ਸ਼ੀਰਨੀ ਦੇ ਅਧਿਕਾਏ ਉਹਨਾਂ ਨੂੰ ਸ਼ੀਰਨੀ ਦੀ ਬੜੀ ਭੇਟਾ ਦਿੱਤੀ ਜਿਵੇਂ ਆਪਾਂ ਕੜਾਹ ਪ੍ਰਸ਼ਾਦੀ ਦੇਗ ਦੀ ਭੇਟਾ ਕਰਦੇ ਹਾਂ ਇਸ ਤਰ੍ਹਾਂ ਇਹ ਸ਼ੀਰਨੀ ਕਹਿੰਦੇ ਹਨ ਚੜੀ ਕਮਾਨ ਬੀਚ ਅਜਮੇਰ ਹਾਂ ਕਮਰ ਜਿੱਥੇ ਅਜਮੇਰ ਪੈ ਜਿੱਥੇ ਉਹ ਮੋਈਆਂ ਜੀ ਚਿਸ਼ਤੀ ਫਰੀਦੇ ਗੁਰੂ ਦੀ ਜਗ੍ਹਾ ਬਣੀ ਹੈ ਜਿਹਨੂੰ ਦੂਜਾ ਕਾਬਾ ਕਹਿੰਦੇ ਉੱਥੇ ਦੀ ਕਮਾਨ ਚੜ ਗਈ ਹੈ ਭਇਓ ਪ੍ਰਸੰਨ ਸਾਹ ਸਜ ਸਮਸ਼ੇਰ ਪਾਤਸ਼ਾਹ ਕਹਿੰਦੇ ਸ਼ੇਰ ਦੇ ਸਮਾਨ ਕਹਿੰਦੇ ਬੜਾ ਪ੍ਰਸੰਨ ਹੋਇਆ ਜਦੋਂ ਘੁਮਾਣ ਜੀ ਚੜ ਗਈ ਹੈ ਵੀ ਉਹ ਬਰਾਫੇ ਵੀ ਮੈਂ ਤੇ ਚੇਤੀ ਹਰਾਂਗਾ ਉਹ ਕੀ ਇਹਨਾਂ ਦੇ ਜਿਹੜੇ ਉੱਥੇ ਦੇ ਉਹ ਮਜੌਰ ਜੇ ਸੀ ਉਹਨਾਂ ਦਾ ਪਖੰਡ ਜਿਹਾ ਸੀ ਸ਼ੈਤਾਨੀ ਜੀ ਸੀ ਅਕਬਰ ਔਰੰਗਜ਼ੇਬ ਨੇ ਜਾ ਕੇ ਇਹਨਾਂ ਦਾ ਪਰਦਾ ਜਿਹਾ ਫਾਸ ਕੀਤਾ ਜਿਹੜੀ ਅਜਮੇਰ ਦੇ ਵਿੱਚ ਉਹ ਜਗ੍ਹਾ ਬਣੀ ਹੋਈ ਹੈ ਅਤੇ ਉਹਦੇ ਹੇਠਾਂ ਭੋਰਾ ਸੀ ਭੋਰੇ ਦੇ ਹੇਠਾਂ ਅੱਗੇ ਜੋ ਅੱਗੇ ਸੁਰੰਗ ਬਣੀ ਬਣਾਈ ਹੋਈ ਸੀ ਉਹ ਸੁਰੰਗ ਜਿਹੜੀ ਹੈ ਜਿਹੜੇ ਮਜੌਰ ਸਨ ਪੁਜਾਰੀ ਸਨ ਉਹਨਾਂ ਦੇ ਘਰੇ ਚਲੀ ਜਾਂਦੀ ਸੀ ਜਦੋਂ ਕੋਈ ਪਾਤਸ਼ਾਹ ਚੱਲ ਕੇ ਆਉਂਦਾ ਅਤੇ ਉਹ ਕਹਿੰਦਾ ਵੀ ਤੁਸੀਂ ਵੀ ਕਮਾਨ ਚੜ੍ਹਾ ਕੇ ਦੇਖੋ ਜੇ ਤਾਂ ਚੜ੍ਹ ਗਈ ਪੀਰ ਦੀ ਕਿਰਪਾ ਨਾਲ ਫਿਰ ਤਾਂ ਮੇਰੀ ਜੰਗ ਯੁੱਧ ਵਿੱਚ ਫਤਿਹ ਹੋਵੇਗੀ ਜੇ ਵੀ ਕਮਾਨ ਨਾ ਚੜ੍ਹੀ ਮੈਂ ਸਮਝ ਲਵਾਂਗਾ ਵੀ ਮੇਰੀ ਹਾਰ ਹੋਣੀ ਅਤੇ ਨਹੀਂ ਜਾਵਾਂਗਾ ਇਹ ਫਿਰ ਮਜ਼ਾਰ ਕੀ ਕਰਦੇ ਜਦੋਂ ਦੇਖਦੇ ਵੀ ਇਹਦੇ ਕੋਲ ਬੜੀ ਬੜੀ ਮਾਇਆ ਨੇ ਦੇ ਦਿੱਤੀ ਲੋ ਲਸ਼ਕਰ ਹੈ ਅਤੇ ਰਾਤ ਦੇ ਸਮੇਂ ਉਹ ਜਿਹੜਾ ਆਪਣਾ ਘਰ ਹੈ ਨਾ ਮਕਾਨ ਹੈ ਉਹਦੇ ਵਿੱਚੋਂ ਸੁਰੰਗ ਆਉਂਦੀ ਹੈ ਅਤੇ ਸੁਰੰਗ ਦੇ ਵਿੱਚ ਦੀ ਜਾ ਜੂ ਕੇ ਅੰਦਰੋਂ ਜਾ ਕੇ ਉਹ ਉੱਪਰ ਕਮਾਨ ਚੜ੍ਹਾ ਦਿੰਦੇ ਅਤੇ ਅਗਲੇ ਦਿਨ ਕਹਿ ਦਿੰਦੇ ਵੀ ਪੀਰ ਵੱਲੋਂ ਵੀ ਤੁਹਾਡੀ ਮਰਜ਼ ਤੇ ਕਮਾਨ ਚੜ੍ਹ ਗਈ ਤੁਹਾਡੀ ਫਤਿਹ ਹੋਊਗੀ ਇਸ ਕਰਕੇ ਕਹਿੰਦੇ ਇਸ ਤਰ੍ਹਾਂ ਵੀ ਅਜਮੇਰ ਵੀ ਜਾ ਕੇ ਆਪਣੀ ਕਮਾਨ ਜੀ ਵੀ ਇਹਨੇ ਪੀਰ ਰਾਹੀਂ ਚੜਵਾਈ ਮਜੌਰਾਂ ਨੂੰ ਕਹਿ ਕੇ ਭਇਓ ਪ੍ਰਸੰਨ ਸਾਹ ਸ਼ਮਸ਼ੇਰ ਜਦੋਂ ਕਮਾਨ ਚੜ ਗਈ ਹੈ ਪਾਤਸ਼ਾਹ ਤਾਂ ਸ਼ੇਰ ਦੇ ਸਮਾਨ ਕਹਿੰਦੇ ਗਜਦਾ ਹੋਇਆ ਖੁਸ਼ ਹੋ ਗਿਆ ਵੀ ਹੁਣ ਤਾਂ ਬਸ ਮੈਂ ਜਿੱਤੀ ਲਵਾਂਗਾ ਫਤਿਹ ਪ੍ਰਾਪਤ ਕਰਾਂਗਾ ਗੜ ਚਿਤੌੜ ਦੇ ਸ਼ਕੀਨ ਚੜਾਈ ਫੇਰ ਕੀ ਹੈ ਕਹਿੰਦੇ ਜਿਹੜਾ ਚਿਤੌੜ ਦਾ ਕਿਲਾ ਉਸਦੇ ਤਰਫ ਨੇ ਚੜਾਈ ਕਰ ਦਿੱਤੀ ਚੜਿਓ ਸ਼ਾਹ ਵੱਡ ਬੰਬ ਵਜਾਈ ਕਹਿੰਦੇ ਬੰਬ ਵਜਾਉਂਦਾ ਧੰਸਾ ਨਗਾਰਾ ਖੜਕਾਉਂਦਾ ਹੋਇਆ ਪਾਤਸ਼ਾਹ ਚੜ ਪਿਆ ਸਨੈ ਸਨੈ ਡੇਰੇ ਕਰ ਕੂਚੰ ਹੌਲੀ ਹੌਲੀ ਆਪਣੇ ਡੇਰੇ ਨੂੰ ਕਹਿੰਦੇ ਕੂਚ ਕਰਦਾ ਜਾਣੀ ਹੌਲੀ ਹੌਲੀ ਆਪਣੇ ਨਾਲ ਦੇ ਸਾਥੀਆਂ ਨੂੰ ਚਲਾਉਂਦਾ ਹੈ ਕੱਢ ਰਿਪ ਕੇ ਤਬ ਜਾਏ ਪਹੁੰਚੰ ਜਿੱਥੇ ਆਪਣੇ ਬੈਰੀ ਜੈਮਲ ਤੇ ਫੱਤਾ ਉਹਨਾਂ ਦੇ ਚਿਤੌੜਗੜ ਦੇ ਕਿਲੇ ਨੇੜੇ ਜਾ ਪਹੁੰਚਾ ਹੈ ਲਾਏ ਮੋਰਚੇ ਦੀਨ ਚੁਫੇਰੇ ਚਿਤੌੜਗੜ ਕਿਲੇ ਦੇ ਚਾਰ ਛਫੇਰੇ ਇਹਦੇ ਸੂਰਬੀਰਾਂ ਨੇ ਮੋਰਚੇ ਲਾ ਦਿੱਤੇ ਪਰ ਉਹ ਯੁੱਧ ਕਸਮਾਨ ਘਨੇਰੇ ਉਹਨਾਂ ਕਹਿੰਦੇ ਕਸਮਾਨ ਪਾਉਣ ਵਾਲਾ ਜੰਗ ਉਸ ਵੇਲੇ ਫੋਪਿਆ ਸ਼ੁਰੂ ਹੋ ਗਿਆ ਚੱਲ ਹੈ ਤੋਪ ਜਨ ਗਾਜ ਗਜਬ ਕੀ ਹਾਂ ਜਿਹੜੀਆਂ ਤੋਪਾਂ ਚੱਲਦੀਆਂ ਜਿਵੇਂ ਕਹਿੰਦੇ ਉਹ ਗਜਬ ਕਹਿਰ ਗੁਜ਼ਾਰਨ ਵਾਲੀ ਗਾਜ ਕਹਿੰਦੇ ਬਿਜਲੀ ਪੈਂਦੀ ਹੁੰਦੀ ਹੈ ਡਿੱਗਦੀ ਹੁੰਦੀ ਹੈ ਉਡ ਹੈ ਸੁਰੰਗਨ ਮਾਰ ਮਜਬ ਕੀ ਹਾਂ ਜਿਹੜੀਆਂ ਸੁਰੰਗਾਂ ਜਿਵੇਂ ਉੱਡ ਰਹੀਆਂ ਹਨ ਤੇ ਜੀਵ ਕਿਸਾਂ ਦੀ ਮਾਰ ਪੈ ਰਹੀ ਹੈ ਤਬ ਰਾਜਪੂਤ ਅਫੀਮ ਚੜਾਏ ਇਹ ਜਿਹੜੇ ਰਾਜਪੂਤ ਜ਼ਿਆਦਾ ਫੀਮ ਬਹੁਤ ਖਾਂਦੇ ਨੇ ਕਹਿੰਦੇ ਫਿਰ ਫੀਮਾਂ ਫੂਮਾਂ ਦੇ ਮਾਵੇ ਜੇ ਚੜਾ ਕੇ ਖੁੱਲੇ ਡੁੱਲੇ ਮੁਖ ਲਾਲੀ ਮਨ ਕੋਪ ਵਡਾਏ ਇਸ ਕਰਕੇ ਮੂੰਹ ਤੇ ਕਹਿੰਦੇ ਕ੍ਰੋਧ ਵਧਾ ਕੇ ਲਾਲੀ ਜੀ ਆ ਗਈ ਇਹਨਾਂ ਦੇ ਸ਼ਮਸ਼ੇਰ ਹੋਏ ਸ਼ਮਸ਼ੇਰ ਫਿਰ ਤਲਵਾਰਾਂ ਤਲਵਾਰਾਂ ਫੜ ਕੇ ਸ਼ੇਰਾਂ ਦੇ ਸਮਾਰ ਕਹਿੰਦੇ ਹੋ ਗਏ ਰਾਜਪੂਤ ਮਾਰ ਮਾਰ ਕਰ ਪਰੇ ਦਲੇਰ ਆ ਦਲੇਰੀ ਨਾਲ ਕਹਿੰਦੇ ਮਾਰ ਲੋ ਮੁਸਲਿਆਂ ਨੂੰ ਮਾਰ ਲੋ ਅਕਬਰ ਪਾਤਸ਼ਾਹ ਨੂੰ ਪੈ ਗਏ ਟੁੱਟ ਕੇ ਦੌੜ ਦੌੜ ਕਰ ਵਾਹ ਪ੍ਰਹਾਰ ਕਰਵਾਰ ਪ੍ਰਹਾਰ ਦੌੜ ਦੌੜ ਕੇ ਹੱਲਾ ਬੋਲ ਬੋਲ ਕੇ ਤਲਵਾਰਾਂ ਮਾਰਦੇ ਬਜਹਿ ਸਰੋਹੀ ਪਾਰ ਉਤਾਰੈ ਸਰੋਹੀ ਸਿੱਧੀ ਤਲਵਾਰ ਦਾ ਹੈ ਨਾ ਸਿੱਧੀ ਜਿਹੜੀ ਤਲਵਾਰ ਬਜਾ ਕੇ ਖੜਕਦੀ ਹੈ ਤੇ ਮਾਰ ਕੇ ਪਾਲ ਉਤਾਰ ਦਿੰਦੇ ਪਾਲ ਲੰਘਾ ਦਿੰਦੇ ਛੁੱਟ ਹੈ ਤੁਫੰਗ ਗੱਢੈ ਤਨ ਗੌਰੀ ਜਦੋਂ ਕਹਿੰਦੇ ਬੰਦੂਕਾਂ ਚੱਲਦੀਆਂ ਸਰੀਰ ਦੇ ਵਿੱਚ ਗੋਲੀਆਂ ਗੱਡੀਆਂ ਜਾ ਰਹੀਆਂ ਖੁਬ ਰਹੀਆਂ ਰੁਦਰ ਭੀਜ ਜਨ ਖੇਲਹਿ ਹੋਰੀ ਉਹ ਜਦੋਂ ਗੋਲੀ ਬਜਦੀ ਹੈ ਲਹੂ ਨਿਕਲਦਾ ਲਹੂ ਨਾਲ ਕੱਪੜੇ ਸਾਰੇ ਪੈ ਜਾਂਦੇ ਉਹ ਦਿਸਦੇ ਜਾਣੇ ਹੋਲੀ ਖੇਡ ਰਹੇ ਹੈ ਪਰ ਹੈ ਗੁਬਾਰੇ ਦੁਰਗ ਮਜਾਰ ਹੋਰ ਜਿਹੜੇ ਗੁਬਾਰੇ ਆ ਗੋਲੇ ਪੈ ਰਹੇ ਆ ਕਿਲੇ ਦੇ ਵਿੱਚ ਇੱਕ ਵਾਰ ਤੇ ਅਨਕ ਸੰਘਾਰ ਗੋਲਾ ਜਾ ਸੁੱਟਦੇ ਇੱਕੋ ਵਾਰ ਹੀ ਅਨੇਕਾਂ ਮਾਰੇ ਜਾਂਦੇ ਹਲਾ ਹਲੀ ਮਾਚਿਓ ਸੰਗਰਾਮਾ ਕਹਿੰਦੇ ਹਲਚਲੀ ਪਾਉਂਦਿਆਂ ਹੋਇਆ ਬੜਾ ਸੰਗਰਾਮ ਜੰਗ ਮੱਚ ਪਿਆ ਮਰ ਹੈ ਪਰਸ ਪਰ ਮਰ ਹੈ ਪਰਸ ਪਰ ਬਜੈ ਦਮਾਮਾ ਆਪੋ ਵਿੱਚ ਹੀ ਮਰ ਰਹੇ ਹੈ ਤਾਂਸੇ ਨਗਾਰੇ ਖੜਕ ਰਹੇ ਤੁਰਰੀ ਰਣ ਸਿੰਘ ਰਣ ਢੋਲ ਰਣ ਸਿੰਘ ਤੇ ਹੋਰ ਜਿਹੜੇ ਕੋਈ ਬੜੇ ਭਾਰੀ ਢੋਲ ਹਨ ਮਰ ਹੈ ਨਫੀਰਨ ਕੇ ਵੱਡ ਬੋਲ ਜਿਹੜੇ ਕੋਈ ਖੁਦਮਾ ਜੇ ਉਹ ਬਣਾਈਆਂ ਹੁੰਦੀਆਂ ਹਨ ਉਹ ਮਾਰਦੇ ਉਹਨਾਂ ਨੂੰ ਪੱਟੇ ਕਹਿੰਦੇ ਪਣ ਹੋਰ ਜਿਹੜੀਆਂ ਨਫੀਰੀਆਂ ਹਨ ਉਹਦੇ ਬੜੇ ਆਵਾਜ਼ੇ ਹੁੰਦੇ ਤੋਪ ਰਹਿ ਕਲੇ ਛੁੱਟ ਹੈ ਜੰਜੈਲ ਤੋਪਾਂ ਵੀ ਛੁੱਟ ਰਹੀਆਂ ਚੱਲ ਰਹੀਆਂ ਰਹਿ ਕਲੇ ਜਿਹੜੇ ਅੱਧੀਆਂ ਤੋਪਾਂ ਉਹ ਵੀ ਚੱਲ ਰਹੀਆਂ ਜੰਜੈਲ ਜਿਹੜੀਆਂ ਪਾਉਣੀਆਂ ਥੋਟਾਂ ਵੀ ਛੁੱਟ ਰਹੀਆਂ ਚੱਲ ਰਹੀਆਂ ਚੱਲ ਹੈ ਜਮੂਰੇ ਗੂੰਜਤ ਸੈਲ ਹੋਰ ਜਿਹੜੇ ਜਮੂਰੇ ਅੱਧੀਆਂ ਤੋਪਾਂ ਵੀ ਚੱਲ ਰਹੀਆਂ ਹਨ ਤੇ ਜਦੋਂ ਚੱਲਦੀਆਂ ਕਹਿੰਦੇ ਪਹਾੜ ਗੂੰਜਦੇ ਆ ਗੱਜਦੇ ਭਇਓ ਕੋਲਾਹਲ ਸੂਰਨ ਕੇਰਾ ਉਸ ਵੇਲੇ ਸੂਰ ਵੀਰਾਂ ਦਾ ਬੜਾ ਭਾਰੀ ਕਹਿੰਦੇ ਕੋਲਾਹਲ ਹੋਇਆ ਰੌਲਾ ਰੱਪਾ ਹੋਇਆ ਉੱਠਿਓ ਸ਼ਬਦ ਚੌਹ ਦਿਸ਼ਨ ਬੜੇ ਇਸ ਕਰਕੇ ਚਾਰ ਸਪੇਰੇ ਬੜਾ ਭਾਰੀ ਸ਼ਬਦ ਆਵਾਜ਼ਾ ਉੱਠਿਆ ਹੈ ਝੱਟ ਪੱਟ ਕੱਟ ਕੱਟ ਸੁਪਟ ਲਿਟੇ ਹੈ ਸੂਰ ਵੀਰ ਇੱਕ ਦੂਸਰੇ ਨੂੰ ਝੱਟ ਪੱਟ ਹੀ ਕਹਿੰਦੇ ਕੱਟਦੇ ਕੱਟਦੇ ਲਿਟ ਕੇ ਧਰਤੀ ਤੇ ਸੱਟ ਪੱਟ ਜੁਦ ਕਰ ਰਿਸ ਨਾ ਮਿਟੇ ਹੈ ਸੱਟ ਪੱਟ ਕੀ ਸੇਤੀ ਆਪੋ ਵਿੱਚ ਜੁੱਟ ਪਏ ਹਨ ਗੁੱਸੇ ਨਾਲ ਮਿਟਦੇ ਨੀ ਹਟਦੇ ਨੀ ਲੜਨੋ ਪਹਿਨੋ ਕਟੇ ਅੰਗ ਲੋ ਬਹੁ ਲਾਜ ਬਹੁ ਚਾਲੇ ਹਾਂ ਜਦੋਂ ਅੰਗ ਕੱਟੇ ਗਏ ਆ ਬੜਾ ਲਹੂ ਚੱਲ ਪਿਆ ਹੈ ਜ਼ਖਮਾਂ ਵਿੱਚੋਂ ਜੁੱਧ ਖੇਤ ਮਹਿ ਗਨ ਮੁਰ ਛਾਲੇ ਜਿਹੜਾ ਜੰਗ ਵਾਲਾ ਖੇਤ ਕੀ ਅਸਥਾਨ ਉੱਥੇ ਬੜੇ ਸੂਰਵੀਰ ਜ਼ਖਮੀ ਹੋਣ ਕਰਕੇ ਮੂਰਛਿਤ ਪਏ ਬੇਹੋਸ਼ ਹੋਏ ਪਏ ਕੇਤਕ ਕੇ ਕਰ ਪੱਗ ਉੱਡ ਗਏ ਪਈਆਂ ਦੇ ਤਨ ਕਹਿੰਦੇ ਉਹ ਤੋਪ ਚੱਲਣ ਨਾਲ ਗੋਲੇ ਚੱਲਣ ਨਾਲ ਹੱਥ ਪੈਰ ਹੀ ਉੱਡ ਉੱਡ ਗਏ ਗੋਰੇ ਲੱਗਹਿ ਨਹੀਂ ਥਿਤ ਪਏ ਤੋਪਾਂ ਦੇ ਗੋਲੇ ਜੇ ਲੱਗਦੇ ਕੋਈ ਸਥਿਤ ਨਹੀਂ ਹੁੰਦਾ ਕੋਈ ਨਹੀਂ ਟਿਕਦਾ ਸਭ ਉੱਡ ਪੁੱਡ ਜਾਂਦੇ ਕੜੀ ਕੜਾ ਕਰਵਾਵਨ ਕਰਵਾਰਨ ਕਰੀ ਹਾਂ ਜਿਹੜੇ ਤਲਵਾਰਾਂ ਉਹਨਾਂ ਨੇ ਕਾੜ ਕਾੜ ਦੀ ਆਵਾਜ਼ ਜੀ ਕੀਤੀ ਠਿੱਲਾ ਠਿੱਲੀ ਸੇਲਨ ਸਰਸਰੀ ਜਿਹੜੇ ਕੋਈ ਸਰ ਤੀਰ ਹੈ ਸੇਲੇ ਵਰਸ਼ੇ ਉਹਨਾਂ ਦੀ ਠਿਲਾ ਠਿਲੀ ਹੋਈ ਉਹ ਚੱਲਦੇ ਹਨ ਹਥਾ ਵਥੀ ਹੱਥ ਆਰਨ ਹੋਏ ਠਿਲਾ ਠਿਲੀ ਹੋਏ ਇਧਰੋਂ ਉਧਰ ਬਰਸ਼ੇ ਤੀਰ ਚੱਲਦੇ ਚੱਲਦੇ ਹਨ ਠਿਲਾ ਠਿਲੀ ਕੋ ਚੱਲਦੇ ਚੱਲਦੇ ਕੋ ਇਸ ਤਰ੍ਹਾਂ ਦੇ ਕਾਵਿ ਦੇ ਵਿੱਚ ਲਫ਼ਜ਼ ਹੈ ਉਹ ਕਵੀ ਜੀ ਨੇ ਰੱਖੇ ਹੋਏ ਹਥਾ ਵਥੀ ਹਥਿਆਰ ਨ ਹੋਏ ਹਥਿਆਰਾਂ ਨਾਲ ਹੱਥੋ ਹੱਥੀ ਹੋ ਗਏ ਹਥਾਵਥੀ ਹਥਿਆਰਨ ਹੋਏ ਹਥਿਆਰਾਂ ਨੂੰ ਲੈ ਕੇ ਹੱਥੋ ਹੱਥੀ ਹੋ ਗਏ ਇੱਕ ਦੂਸਰੇ ਤੇ ਮਾਰਦੇ ਸੰਗਨ ਅੰਗਨ ਸੰਗ ਪਰੋਏ ਜਿਹੜੀਆਂ ਲੋਹੇ ਦੀਆਂ ਬਰਸ਼ੀਆਂ ਹਨ ਉਹਨਾਂ ਨਾਲ ਕਹਿੰਦੇ ਇੱਕ ਦੂਸਰੇ ਦੇ ਅੰਗ ਪਰੋ ਦਿੱਤੇ ਉੱਡ ਹੈ ਬਰੂਦ ਸਾਥ ਨਭ ਮਾਹੀ ਹਾਂ ਸਵੇਰੇ ਕਹਿੰਦੇ ਜਿਹੜੇ ਬਰੂਦ ਦੇ ਨਾਲ ਆਕਾਸ਼ ਦੇ ਵਿੱਚ ਉੱਡ ਰਹੇ ਆ ਮਰ ਮਰ ਕੇ। ਪ੍ਰਾਮਤ ਗਿਨ ਗਿਰਤ ਪ੍ਰਾਨਨ ਬਿਨ ਸਾਹੀ। ਇਹ ਸੂਰ ਵੀਰ ਕਹਿੰਦੇ ਆਕਾਸ਼ ਵਿੱਚ ਭਰਮ ਦੇ ਚੱਕਰ ਕੱਢਦੇ, ਪ੍ਰਾਣ ਤੋਂ ਬਿਨਾਂ ਹੋ ਕੇ ਧਰਤੀ ਤੇ ਆ ਡਿੱਗਦੇ। ਲੱਗੇ ਘਾਵ ਸਨਮੁਖ ਮਰ ਰਹੇ, ਇਹਨਾਂ ਦੇ ਘਾਵ ਕੀ ਇਹ ਬਾਹਰ ਲੱਗ ਜਾਂਦਾ, ਉਹ ਸਾਹਮਣੇ ਮਰ ਰਹਿੰਦੇ। ਸਤਰੂ ਆਏ ਸਨਮੁਖ ਨਹਿ ਸਹੈ, ਜਿਹੜਾ ਵੈਰੀ ਸਾਹਮਣੇ ਆਉਂਦਾ ਉਹਨੂੰ ਕਹਿੰਦੇ ਸਹਾਰ ਦੇ ਨੀ ਵੀ ਮਾਰ ਨਹੀਂ ਮਾਰਨਾ, ਛੱਡਣਾ ਨਹੀਂ। ਅਜੇ ਉਠਣ ਕਾਟਤ ਮੂੰਡ ਪਰੇ ਰਹੇ, ਆਏ ਕਹਿੰਦੇ ਬੁੱਲਾਂ ਨੂੰ ਕੱਟਦੇ ਐ, ਤੀਸਰਾ ਜਾਂ ਮੁੰਡੇ ਕੱਟੇ ਪਏ ਐ, ਸਿਰਜੇ ਪਏ ਹੋਏ ਹਨ। ਰੁੰਡ ਪਰੇ ਕਰ ਸ਼ਸਤਰ ਧਰੇ ਹੈ, ਜਿਹਨਾਂ ਦੇ ਰੁੰਡ ਕੀ ਹੈ ਤੜ ਕੇ ਪਏ ਐ, ਹੱਥਾਂ ਵਿੱਚ ਉਵੇਂ ਫਿਰ ਸ਼ਸਤਰ ਜੇ ਅਜੇ ਧਰੇ ਹੋਏ ਫੜੇ ਹੋਏ ਰੱਖੇ ਹੋਏ ਐ। ਆ ਮਿੱਖ ਗ੍ਰਿਧ ਬ੍ਰਿਦ ਕੋ ਖਾਵੇ, ਵੱਡੀਆਂ ਵੱਡੀਆਂ ਗਿਰਜਾਂ ਉੱਥੇ ਕੇ ਮਾਸ ਖਾ ਰਹੀਆਂ। ਚੰਬੁਕ ਤ੍ਰਿਪਤਾ ਕੂਕ ਸੁਣਾਵੇ, ਜਿਹੜੇ ਗਿੱਦੜ ਰੱਜ ਰੱਜ ਕੇ ਕੂਕਾਂ ਮਾਰ ਕੇ ਸੁਣਾਉਂਦੇ ਹਨ। ਲੋਥਨ ਗਨ ਕੋ ਪੋਥਨ ਕਰੇ, ਇਸ ਤਰ੍ਹਾਂ ਜਿਹੜੇ ਗਿੱਦੜ ਜੇ ਕੁੱਤੇ ਜੇ ਖਿੱਚ ਖਿੱਚ ਕੇ ਲੋਥਾਂ ਦੇ ਬੜੇ ਪੋਥਨ ਕੀ ਇਹ ਢੇਰ ਜੇ ਕਰੀ ਜਾਂਦੇ। ਸ੍ਰੋਣਤ ਖੱਪਰ ਜੋਗਨ ਭਰੇ, ਜਿਹੜੀਆਂ ਅਠਾਠ ਜੋਗਣੀਆਂ ਕਹਿੰਦੇ ਆਪਣੇ ਆਪਣੇ ਖਪਰਾਂ ਨੂੰ ਲਹੂ ਖੂਨ ਨਾਲ ਭਰ ਰਹੀਆਂ ਤੇ ਪੀ ਰਹੀਆਂ। ਨਿਕਸ ਭਰੇ ਭੱਟ ਜੈਮਲ ਫੱਤਾ, ਇਧਰ ਜਿਹੜਾ ਜੈਮਲ ਤੇ ਫੱਤਾ ਦੋਵੇਂ ਭਰਾ ਖੀਰੀ ਕਹਿੰਦੇ ਚੌੜਦਰ ਕਿਲੇ ਤੋਂ ਬਾਹਰ ਨਿਕਲ ਪੈ ਗਏ। ਵਿਚਰਤ ਰਣ ਮਹਿ ਜਿਮ ਗਜ ਮਤਾ, ਹਾਥੀ ਮਸਤ ਹੁੰਦੇ ਆ ਜੰਗ ਵਿੱਚ ਫਿਰਦੇ ਆ ਮਸਤ ਹੋਏ। ਪ੍ਰਥਮ ਤੁਰੰਗਨ ਕੀ ਕਰ ਮਾਰ, ਪ੍ਰਥਮ ਤੁਫੰਗਨ ਕੀ ਕਰ ਮਾਰ। ਇਹਨਾਂ ਨੇ ਆਪਣੀ ਫੌਜ ਸੈਰ ਕਹਿੰਦੇ ਮੁਸਲਮਾਨਾਂ ਦੇ ਉੱਪਰ ਬੰਦੂਕਾਂ ਦੀ ਮਾਰ ਕੀਤੀ, ਬੰਦੂਕਾਂ ਦੇ ਫੈਰ ਕੀਤੇ। ਵਿੱਚ ਮੋਰਚੇ ਸੁਬਟ ਸੰਘਾਰ, ਜਿਹੜੇ ਇਹਨਾਂ ਦੇ ਸੂਰਵੀਰ ਮੋਰਚਿਆਂ ਵਿੱਚ ਬੈਠੇ ਸੀ ਉਹ ਬੰਦੂਕਾਂ ਦੇ ਫੈਰਾਂ ਨਾਲ ਮਾਰ ਦਿੱਤੇ। ਇਤ ਤੇ ਚੜੀ ਸਾਹ ਕੀ ਸੈਨਾ, ਉਧਰੋਂ ਅਕਬਰ ਪਾਤਸ਼ਾਹ ਦੀ ਫੌਜ ਵੀ ਫਿਰ ਚੜ ਪੀ ਮੋਰਚਿਆਂ ਚੋਂ ਨਿਕਲ ਕੇ। ਮਿਲੇ ਸਮੁਖ ਮੁਖ ਭੱਟ ਰਨ ਐਨਾ, ਆਇਆ ਮਨੋ ਸਾਹਮਣੇ ਕਹਿੰਦੇ ਮੂੰਹ ਮਿਲ ਗਏ ਆ ਸੂਰਵੀਰਾਂ ਦੇ ਜੰਗ ਦੇ ਘਰ ਵਿੱਚ। ਚਲਨ ਲੱਗਿਓ ਤੀਖਨ ਗਨ ਸਾਰ, ਤਿੱਖਾ ਲੋਹਾ ਜਾਣੀ ਤਿੱਖੇ ਸ਼ਸਤਰ ਤਦੋਂ ਚੱਲਣ ਲੱਗ ਪਏ। ਮਾਰ ਮਾਰ ਕਰ ਪਰੇ ਜੁਝਾਰ, ਜੁਝਾਰ ਕੀ ਹੈ ਸੂਰਵੀਰ ਮਾਰ ਲੋ ਮਾਰ ਲੋ ਕਹਿੰਦੇ ਹੋਏ ਕੇ ਪੈ ਗਏ। ਨਮਸਕਾਰਨੀ ਤੇ ਛੁੱਟ ਗੁਲਕਾ, ਜਿਹੜੀਆਂ ਨਮਸਕਾਰ ਕੀ ਇੱਕ ਬਦੋਕਾ ਉਹਨਾਂ ਤੋਂ ਗੋਲੀਆਂ ਚੁੱਟ ਲਈਆਂ ਚੱਲ ਰਹੀਆਂ। ਜਵਾਲਾ ਜਲ ਹੈ ਦਿਪ ਹੈ ਜਨ ਉਲਕਾ, ਅੱਗ ਦੀ ਲਾਟ ਜਲਦੀ ਪ੍ਰਕਾਸ਼ ਦੀ ਜਿਵੇਂ ਤਾਰੇ ਨੂੰ ਕਹਿੰਦੇ ਹੋ ਜਾਂ ਅੱਗ ਦੀ ਉਲਕਾ ਝੁਆਤੀ ਹੁੰਦੀ ਹੈ। ਚਾਹ ਔਰਨ ਗੋਰਨ ਮੁੱਚ ਕੰਤੀ, ਚਾਰੇ ਤਰਫਾਂ ਤੋਂ ਬੜੀ ਭਾਰੀ ਗੋਲੀ ਮੁਝਕੰਤੀ ਕੇ ਛੁੱਟ ਰਹੀ ਹੈ ਚੱਲ ਰਹੀ ਹੈ। ਜਨ ਔਰਨ ਗੋਰਨ ਬਰਖੰਤੀ, ਜਿੱਥੇ ਤੂੰ ਔਰਨ ਹੁੰਦਾ ਉੱਥੇ ਔਰ ਨਹੀਂ ਕਹਿੰਦਾ ਹੈ, ਅੱਗੇ ਔਰੇ ਦੇ ਥਾਂ ਵੀ ਔਰੇ ਕਹੀ ਜਾਂਦਾ ਇੱਥੇ ਵੀ, ਜਾਂ ਔਰਨ ਹੁੰਦਾ ਊਰੇ ਤੇ ਔ ਆੜਾ ਤਾਂ ਹੈ ਹੀ ਨਹੀਂ ਇੱਥੇ। ਜਨ ਔਰਨ ਘੋਰਨ ਬਰਖੰਤੀ, ਈਸ਼ਰਾ ਕਹਿੰਦੇ ਮਾਨੋ ਔਰਨ ਕੀ ਗੜਿਆਂ ਦੀ ਜਿਹੜੀ ਭਿਆਨਕ ਬਾਰਿਸ਼ ਹੋ ਰਹੀ ਹੈ। ਔਰ ਫੋਰਨ ਤੋਰਨ ਮੁੱਖ ਕਰੈ, ਔਰ ਛਾਤੀਆਂ ਨੂੰ ਭੰਨ ਭੰਨ ਕੇ ਮੂੰਹ ਨੂੰ ਕਹਿੰਦੇ ਤੋੜਨਾ ਕਰ ਰਹੀਆਂ ਹਨ। ਡਰ ਹੋਰਨ ਕੋ ਕੋ ਰਣ ਅਰੈ, ਹੋਰਨਾਂ ਨੂੰ ਡਰ ਹੋ ਰਿਹਾ ਕੋਈ ਕੋਈ ਜੰਗ ਵਿੱਚ ਅੜ ਰਿਹਾ ਹੈ। ਚੌਹ ਦਿਸ਼ਮੈ ਉਮਡਿਓ ਦਲ ਭਾਰੀ, ਚਾਰੇ ਤਰਫਾਂ ਤੋਂ ਭਾਰੀ ਦਲ ਕਹਿੰਦੇ ਉਮਡਿਆ ਓਰਡਿਆ। ਜੈਮਲ ਫੱਤਾ ਘੇਰ ਮਝਾਰੀ, ਜੈਮਲ ਤੇ ਫੱਤੇ ਨੂੰ ਵਿੱਚ ਵੀ ਘੇਰ ਲਿਆ ਹੈ। ਮਾਰਹ ਪਕਰਹ ਜਾਨ ਨਾ ਦੈ ਹਾਂ, ਮਾਰ ਲੋ ਫੜ ਲੋ ਆਪਾਂ ਜਾਨ ਨੀ ਇਹਨਾਂ ਨੂੰ ਦੇਣਾ। ਦੌਰਹ ਕਹ ਹੈ ਰੋਕ ਏ ਰੋਕ ਇਨ ਲੈ ਹਾਂ, ਕਿਧਰ ਨੂੰ ਇਹ ਭੱਜ ਜਾਣਗੇ ਇਹਨਾਂ ਨੂੰ ਵੀ ਰੋਕ ਲੋ ਆਪਾਂ। ਜਬ ਰਜਪੂਤ ਰੁਕ ਕੇ ਇਸ ਭਾਂਤੀ ਰਾਜਪੂਤ ਦੋਵੇਂ ਭਰਾ ਆਪਣੀਆਂ ਫੌਜਾਂ ਸਹਿਤ ਇਸ ਤਰ੍ਹਾਂ ਰੁਕੇ ਜੰਗ ਯੁੱਧ ਵਿੱਚ ਯੁੱਧ ਕ੍ਰੋਧ ਕਰ ਆਖਣ ਰਾਤੀ ਅੱਖਾਂ ਲਾਲ ਕਰਕੇ ਕ੍ਰੋਧ ਨਾਲ ਯੁੱਧ ਕਰ ਰਹੇ ਪ੍ਰਥਮ ਤੁਫੰਗਨ ਕੀ ਕਰ ਮਾਰ ਸਭ ਤੋਂ ਪਹਿਲਾਂ ਤਾਂ ਬੰਦੂਕਾਂ ਦੀ ਮਾਰ ਕੀਤੀ ਫੈਰ ਕੀਤੇ ਤੋਮਰ ਸਾਂਗਨ ਸੇਲ ਸੰਭਾਰ ਜਿਹੜੇ ਬਰਸ਼ੇ ਤੇ ਬਰਸ਼ੀਆਂ ਤੇ ਸੇਲੇ ਸੰਭਾਲ ਲੇ ਫੜ ਲੇ ਪੁਨ ਤਤ ਵਾਰਨ ਕਰ ਕਰ ਪੁਨ ਤਰ ਵਾਰਨ ਕਰ ਪਰ ਕਰ ਧਰੇ ਫੇਰ ਜਿਹੜੀਆਂ ਤਲਵਾਰਾਂ ਉਹਨਾਂ ਉੱਪਰ ਆਪਣੇ ਹੱਥ ਧਰ ਲਏ ਰੱਖ ਲਏ ਸਨਮੁਖ ਮੁਖ ਕਰ ਦੋਹ ਦਿਸ਼ ਭਿਰੇ ਸਾਹਮਣੇ ਮੂੰਹ ਕਰਕੇ ਦੋਹਾਂ ਤਰਫਾਂ ਤੋਂ ਭਿੜੇ ਅਲੜੇ ਅੰਗ ਵਧੀਰਨ ਜੋਧਾ ਪਏ ਹਾਂ ਯੋਧਿਆਂ ਦੇ ਜਿਹੜੇ ਅੰਗ ਹੈ ਕਹਿੰਦੇ ਵਧੀਰਨ ਹੋ ਗਏ ਨਾਸ ਹੋ ਗਏ ਟੁੱਟ ਭੱਜ ਗਏ ਘਾਇਲ ਘੂਮਤ ਮੁਰਛਾ ਲਏ ਜਿਹੜੇ ਜ਼ਖਮੀ ਸੀ ਮੂਰਛਾ ਲੈ ਕੇ ਉੱਥੇ ਘੁੰਮੀ ਜਾਂਦੇ ਕੱਟ ਕੱਟ ਗੇਰੇ ਸੁਬਟ ਸੁਬਟ ਰਣ ਮਾਹੀ ਜਿਹੜੇ ਸੂਰ ਵੀਰ ਜੰਗ ਵਿੱਚ ਕੱਟ ਵੱਢ ਕੇ ਡਿੱਗ ਪਏ ਮਰੇ ਸੁਮੁਖ ਸੁਰ ਪਰ ਕੋ ਜਾਹੀ ਜਿਹੜੇ ਜੰਗ ਦੇ ਸਾਹਮਣੇ ਹੋ ਕੇ ਮਰੇ ਅਮਰ ਮਰ ਕੇ ਸਵਰਗਪੁਰੀ ਨੂੰ ਜਾ ਰਹੇ ਨਹੀਂ ਚਰਨ ਇੱਕ ਹਟੇ ਪਿਛਾਰੀ ਜਿਹੜੇ ਸੂਰ ਵੀਰ ਸੀ ਇੱਕ ਪੈਰ ਵੀ ਪਿੱਛੇ ਨਹੀਂ ਹਟੇ ਸਰੋਣਤ ਬਿਰਖਿਓ ਅਵਨ ਮਝਾਰੀ ਸਰੋਣਤ ਬਿਰਖਿਓ ਅਵਨ ਮਝਾਰੀ ਸਰੋਣਤ ਬਿਖਰਿਓ ਅਵਨ ਮਝਾਰੀ ਧਰਤੀ ਦੇ ਉੱਪਰ ਇਹ ਦਰਦ ਹਰ ਪਾਸੇ ਲੁਹੀ ਲੁਹੀ ਬਿਖਰ ਕੀਏ ਖਿਲਰ ਗਿਆ ਫੈਲ ਗਿਆ ਮ੍ਰਿਤਕ ਅਨੇਕ ਪਰੇ ਛਿਤ ਕੀਰਨ ਅਨੇਕਾਂ ਧਰਤੀ ਤੇ ਪਏ ਹੋਏ ਆ ਕਹਿੰਦੇ ਖਿਲਰੇ ਹੋਏ ਫੈਲੇ ਹੋਏ ਕਰ ਪਗ ਕੱਟ ਹੋਏ ਬਿਸ ਤੀਰਨ ਹੱਥ ਤੇ ਪੈਰ ਉਹਨਾਂ ਦੇ ਕੱਟੇ ਹੋਏ ਆ ਬੜਾ ਫੈਲਾ ਹੈ ਦੂਰ ਦੂਰ ਤੱਕ ਆਂਦਰੇ ਕੇਸ ਵਿਸ਼ਾਲ ਨਿਕਲੀਆਂ ਕੇਸ ਬਹੁਤ ਕਹਿੰਦੇ ਪਏ ਆ ਕੇਸ ਕੱਟੇ ਹੋਏ ਖੜਗ ਲੁੱਟੇ ਗਨ ਕਵਚ ਗਿਰੇ ਹੈ ਖੜਗ ਟੁੱਟੇ ਗਨ ਕਵਚ ਗਿਰੇ ਹੈ ਹਾਂ ਤਲਤੇ ਕੇ ਟੁੱਟ ਗਏ ਆ ਬਹੁਤੀਆਂ ਸੰਜੋਆਂ ਵੀ ਡਿੱਗ ਪਈਆਂ ਚਹੂ ਤੁਰੰਗਨ ਮਰੇ ਧਰ ਪਰੇ ਕਿਤੇ ਕਹਿੰਦੇ ਘੋੜੇ ਮਰੇ ਧਰਤੀ ਤੇ ਪਏ ਕਹੂ ਤੁਫਾਂਗ ਛੁਛੀਅਨ ਧਰੇ ਪਈਆਂ ਨੇ ਕਹਿੰਦੇ ਬੰਦੂਕਾਂ ਖਾਲੀ ਜਿਹੀਆਂ ਹੋ ਗਈਆਂ ਗੋਲੀ ਛਿੱਕਾ ਨਹੀਂ ਰਿਹਾ ਫਿਰ ਵੀ ਹੱਥ ਵਿੱਚ ਫੜੀਆਂ ਤੋਮਰ ਸਾਥ ਬਿਦੇ ਤਨ ਕੇਤੇ ਪਈਆਂ ਦੇ ਬਰਸ਼ਿਆਂ ਦੇ ਨਾਲ ਹੀ ਸਰੀਰ ਭਿੰਨੇ ਗਏ ਗੋਰੀ ਲੱਗੀ ਫਟੇ ਉਰ ਤੇਤੇ ਇਹਨਾਂ ਦੇ ਕਹਿੰਦੇ ਫੋਲੀਆਂ ਲੱਗੀਆਂ ਉਹਨਾਂ ਦੀਆਂ ਔਰ ਹਿਰਦੇ ਛਾਤੀਆਂ ਟੁੱਟ ਗਈਆਂ ਫੁੱਟ ਗਈਆਂ ਕਿਤ ਤਰਫਰ ਮੰਗਤ ਹੈ ਪਾਣੀ ਕਿਤੇ ਜ਼ਖਮ ਬਾਹਰ ਲੱਗ ਗਿਆ ਇਸ ਤਰ੍ਹਾਂ ਕਹਿੰਦੇ ਉਹ ਤੜਫ ਰਹੇ ਹੈ ਤੇ ਪਾਣੀ ਮੰਗ ਰਹੇ ਹੈ ਹਾਏ ਹਾਏ ਹੱਥ ਕੂਰਤ ਕੂਕਤ ਬਾਣੀ ਹਾਏ ਹਾਏ ਮਰ ਗਏ ਇਸ ਤਰ੍ਹਾਂ ਕਹਿੰਦੇ ਆਪਣੇ ਮੂੰਹ ਤੋਂ ਬਾਣੀ ਕੂਕਰੇ ਚਾਂਗਰਾ ਮਾਰ ਰਹੇ ਜੰਬੁਕ ਮ੍ਰਿਤਕ ਘਸੀਟਤ ਕਾਹੂ ਕਈ ਮਰਿਆ ਹੋਇਆ ਨੂੰ ਜਿਹੜੇ ਗਿੱਦੜੀ ਘੜੀਸੀ ਫਿਰਦੇ ਕਾਕ ਗ੍ਰਿਧ ਤ੍ਰਿਪਤੇ ਰਣ ਮਾਹੂ ਹੋਰ ਜਿਹੜੀਆਂ ਗਿਣਜਾਂ ਖਾ ਖਾ ਕੇ ਜੰਗ ਵਿੱਚ ਤ੍ਰਿਪਤ ਹੋ ਗਈਆਂ ਰਾਜ ਪੁੱਜ ਗਈਆਂ ਹਲਾ ਹਲੀ ਮਾਚਿਓ ਸੰਗਰਾਮਾ ਹਲਚਲੀ ਪਾਉਂਦਾ ਹੋਇਆ ਜੰਗ ਮੱਚ ਪਿਆ ਮਾਰ ਮਾਰ ਪਹੁੰਚਤ ਭੇ ਜਮ ਧਾਮਾ ਇੱਕ ਇੱਕ ਦੂਸਰੇ ਨੂੰ ਮਾਰ ਮਰ ਕੇ ਜਮਾਂ ਦੇ ਘਰ ਨਰਕ ਜਾ ਪਹੁੰਚੇ ਇਸ ਪ੍ਰਕਾਰ ਰਣ ਘਾਲ ਘਨੇਰੇ ਇਸ ਤਰ੍ਹਾਂ ਕਹਿੰਦੇ ਦੋਹਾਂ ਪਾਸਿਆਂ ਤੋਂ ਬੜਾ ਭਾਰੀ ਜੰਗ ਘਾਲ ਕੀਏ ਪਾਇਆ ਹੈ ਹਟ ਪਰ ਵਿਰਸ਼ੇ ਨਿਜ ਦੁਰਗ ਬਡੇਰੇ ਵੀਰੇ ਕਹਿੰਦੇ ਜੈਮਲ ਤੇ ਫੱਤਾ ਦੋਵੇਂ ਭਰਾ ਪਿੱਛੇ ਮੁੜ ਕੇ ਆਪਣੇ ਚਿਤੌੜਗੜ੍ਹ ਦੇ ਕਿਲੇ ਵਿੱਚ ਪ੍ਰਵੇਸ਼ ਹੋ ਗਏ ਵਹਿਰ ਤੁਰਕ ਸੈਨਾ ਟੁੱਕ ਨੇਰੇ ਇੱਧਰ ਜਿਹੜੀ ਮੁਸਲਮਾਨਾਂ ਦੀ ਫੌਜ ਆ ਚਿਤੌੜਗੜ੍ਹ ਦੇ ਕਿਲੇ ਨੇੜੇ ਆ ਟੁੱਕੀ ਹੈ ਕਰੇ ਮੋਰਚੇ ਗੜ ਚੌ ਫੇਰੇ ਚਿਤੌੜਗੜ੍ਹ ਦੇ ਕਿਲੇ ਚਾਰ ਸ਼ਫੇਰੇ ਨੇੜੇ ਜੇ ਮੋਰਚੇ ਲਾ ਲੈਣਾ ਕੀਤੇ ਤਹਾ ਤਹੀ ਤੋਪਨ ਕੋ ਮਾਰੇ ਇਸ ਤਰ੍ਹਾਂ ਤਾਹ ਤਾਹ ਕਰਦੀਆਂ ਹੋਈਆਂ ਤੋਪਾਂ ਦੇ ਫੈਰ ਮਾਰ ਰਹੇ ਉੱਡ ਹੈ ਸੁਰੰਗਨ ਗਜਬ ਗੁਜਾਰੇ ਹਾਂ ਜਦੋਂ ਜਿਹੜੀਆਂ ਸੁਰੰਗਾਂ ਜਿਹੀਆਂ ਉੱਡ ਜਾਂਦੀਆਂ ਹਨ ਤੇ ਕਹਿਰ ਹੀ ਗੁਜ਼ਾਰ ਦਿੰਦੇ ਹਨ ਇਸ ਤਰ੍ਹਾਂ ਇਹ ਜੰਗ ਯੁੱਧ ਜਿਵੇਂ ਦੋਵਾਂ ਭਰਾਵਾਂ ਦਾ ਉਧਰੋਂ ਔਰੰਗਜ਼ੇਬ ਪਾਤਸ਼ਾਹ ਦਾ ਹੋਇਆ, ਅਖੀਰੇ ਫੇਰੇ ਜੰਗ ਯੁੱਧ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਅਤੇ ਅਕਬਰ ਪਾਤਸ਼ਾਹ ਦੀ ਜਿਵੇਂ ਫੌਜ ਗੁਰੂ ਅਮਰਦਾਸ ਸਾਹਿਬ ਜੀ ਦੇ ਉਹ ਭਵਿੱਖ ਰੂਪ ਬਚਨ ਕਹਿਣ ਕਰਕੇ ਹੋਈ ਸੀ, ਉਹ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆ ਜਾਏਗਾ। ਉਹ ਜਿਵੇਂ ਆਏਗਾ ਆਪਾਂ ਸੁਣਾਂਗੇ। ਹੁਣ ਇੱਥੇ ਸਮਾਪਤੀ ਹੈ ਜੀ। ਵਹਿਰ ਤੁਰਕ ਸੈਨਾ ਢੁੱਕ ਨੇਰੇ, ਕਰੇ ਮੋਰਚੇ ਗੱਡ ਚੌ ਫੇਰੇ, ਤਹਾ ਤਹੀ ਤੋਪਨ ਕੋ ਮਾਰੈ, ਉਡਹੈ ਸੁਰੰਗਨ ਗਜਬ ਗੁਜਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ